ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਕਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਨਾਨਕ ਤਿੰਨ ਪ੍ਰਤ ਕਹਿਓ ਧਰ ਸ਼ਰਧਾ ਦਿਨ ਰਹਿਣ ਵਾਹਿਗੁਰੂ ਸਿਮਰਨ ਕਰਹੋ ਹੋਵਹ ਮੁਖ ਸੁਖੈਨ ਸ੍ਰੀ ਨਾਨਕ ਤਿੰਨ ਪ੍ਰਤ ਕਹਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਹੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰੁਸ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਉਪਰੰਤ ਮਹਾਂਵਾਕ ਅਤੇ ਗੁਰਬਾਣੀ ਦਾ ਪਾਠ ਹੋਇਆ ਨਾਲ ਲਗਵੇਂ ਰਾਗੀ ਸਿੰਘ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਕਰਕੇ ਨਿਹਾਲ ਕਰ ਰਹੇ ਸੀ। ਆ ਮਾਈ ਭਾਈ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸੰਗਤ ਰੂਪ ਜੁੜ ਕੇ ਲਾਹਾ ਲੈ ਰਹੇ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਚੱਲ ਰਿਹਾ ਹੈ। ਕੀਰਤਨ ਤੋਂ ਬਾਅਦ ਆਪਾਂ ਰਲ ਮਿਲ ਕੇ ਪੜ੍ਹਦੇ ਸੁਣਦੇ ਹਾਂ, ਜਿਵੇਂ ਦੀਪਾਲਪੁਰ ਨਗਰ ਤੋਂ ਗੁਰੂ ਮਹਾਰਾਜ ਜੀ ਕੁਸ਼ਤੀ ਨੂੰ ਨਿਰੋਗ ਕਰਦੇ ਹੋਏ ਇੱਥੇ ਇਸ ਤਰ੍ਹਾਂ ਦੀਪਾਲਪੁਰ ਦੇ ਜਿਹੜੇ ਨਗਰ ਨਿਵਾਸੀ ਹੈ ਬਿਲਕੁਲ ਹੀ ਬੇਮੁਖ ਸੀ, ਮੂਰਖ ਸੀ, ਆਏ ਗਏ ਸਾਧੂ ਦੀ ਸੇਵਾ ਤਾਂ ਕਰਨੀ ਕੀ ਹੈ, ਜੇ ਕੋਈ ਬਾਹਰੋਂ ਆ ਕੇ ਬੈਠ ਵੀ ਜਾਂਦਾ ਸੀ ਉਹਨੂੰ ਵੀ ਉਠਾ ਦਿੰਦੇ ਸੀ। ਉਹ ਸਾਰਿਆਂ ਨੂੰ ਸਿੱਖੀ ਬਖਸ਼ੀ ਉੱਤੇ ਧਰਮ ਦੀ ਜਗ੍ਹਾ ਕਾਇਮ ਕਰਕੇ ਸਤਸੰਗਤ ਕਾਇਮ ਆਪ ਜੀ ਨੇ ਕਰ ਦਿੱਤੀ। ਸਭ ਨੂੰ ਚਰਨ ਪੌਲ ਦੇ ਕੇ ਸਤਨਾਮ ਵਾਹਿਗੁਰੂ ਦਾ ਜਾਪ ਜੀ ਪਾਇਆ, ਸਾਰਿਆਂ ਨੂੰ ਭਾਵ ਭਗਤੀ ਵਾਲੇ ਕਰਕੇ ਸੇਵਾ ਵੀ ਜੋੜ ਕੇ ਇੱਥੋਂ ਜਦੋਂ ਗੁਰੂ ਮਹਾਰਾਜ ਜੀ ਏਮਨਾਬਾਦ ਨੂੰ ਚੱਲੇ, ਰਸਤੇ ਵੀ ਜਾਂਦਿਆਂ ਜਾਂਦਿਆਂ ਜਿਹੜੇ ਸਾਧੂ ਸੰਤ ਲੋਕ ਹੈ ਭਜਨ ਸਿਮਰਨ ਕਰਨ ਵਾਲੇ ਉਹ ਆਪ ਜੀ ਨੂੰ ਆ ਮਿਲੇ ਜੁਲੇ, ਇਸ ਤਰ੍ਹਾਂ ਉੱਥੇ ਹੀ ਮਹਾਰਾਜ ਨੂੰ ਮੱਥਾ ਟੇਕ ਕੇ ਬੈਠ ਕੇ ਮਹਾਰਾਜ ਜੀ ਉਸਤੀ ਕਹਾਂਗੇ ਕਿ ਮਹਾਰਾਜ ਆਪ ਜੀ ਦੀ ਬੜੀ ਸਿਰ ਸਲਾਘਾ ਸੁਣੀ ਹੈ, ਦਰਸ਼ਨ ਕਰਨ ਨੂੰ ਬਹੁਤ ਜੀ ਕਰਦਾ ਸੀ, ਚਾਹੁੰਦਾ ਸੀ, ਕਾਫੀ ਸਮਾਂ ਲੱਗਿਆ, ਚੰਗੇ ਭਾਗ ਜਾ ਕੇ ਦਰਸ਼ਨ ਹੋਏ। ਕੁਝ ਮਹਾਰਾਜ ਆਪ ਪਾਸੋਂ ਅਸੀਂ ਪ੍ਰਸ਼ਨ ਕਰਕੇ ਸ਼ੰਕਾਵਾਂ ਦੀ ਨਿਵਰਤੀ ਕਰਿਆ ਚਾਹੁੰਦੇ ਹਾਂ। ਅਤੇ ਗੁਰੂ ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਪੁੱਛਣ ਤੋਂ ਸਦਕੇ ਜਾਂਦੇ ਹਾਂ, ਜਿਹੜੀ ਵਾਹਿਗੁਰੂ ਦੀ ਭਾਵ ਭਗਤੀ ਦੀ ਨਾਮ ਬਾਣੀ ਦੀ ਵਿਚਾਰ ਕਰਨੀ ਹੈ, ਇਹ ਤਾਂ ਪਰਮੇਸ਼ੁਰ ਦੇ ਪਿਆਰਿਆਂ ਦਾ ਖਾਸ ਕੰਮ ਹੁੰਦਾ ਹੈ, ਕਰੋ ਕਰਾਓ। ਫਿਰ ਇਹਨਾਂ ਨੇ ਕਿਹਾ ਕਿ ਮਹਾਰਾਜ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ ਉਹਨੂੰ ਸਾਰੇ ਬੇਅੰਤ ਬੇਅੰਤ ਕਹਿੰਦੇ, ਅਤੇ ਤੁਸੀਂ ਤਾਂ ਮਹਾਰਾਜ ਪਰਮੇਸ਼ੁਰ ਦਾ ਅੰਤ ਜਾਣ ਹੀ ਲਿਆ ਹੋਊ ਨਾ, ਸਮਝ ਲਿਆ ਹੋਊ ਵੀ ਵਾਹਿਗੁਰੂ ਕਿੱਥੋਂ ਕੁ ਤੱਕ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ ਉਹਨੂੰ ਜਿਹੜਾ ਬੇਅੰਤ ਬੇਅੰਤ ਕਹਿਣਾ, ਬਸ ਇਹੀ ਉਹਦਾ ਅੰਤ ਜਾਣਨਾ ਹੈ। ਬਾਕੀ ਜਿੰਨੇ ਪਿੱਛੇ ਹੋ ਚੁੱਕੇ ਮਹਾਨ ਤੋਂ ਮਹਾਨ, ਸਾਰਿਆਂ ਨੇ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੰਤ ਨਹੀਂ ਪਾ ਸਕੇ। ਵੇਦਾਂ ਵਾਲਿਆਂ ਨੂੰ ਵੀ ਨੇਤ ਨੇਤ ਕਥੰਤ ਵੇਤ ਅਭਿਅੰਤ ਅਭਿਅੰਤ ਰੀਤੀ ਨਹੀਂ, ਇੱਥੇ ਵੀ ਸਮਾਪਤੀ ਨਹੀਂ, ਇੱਥੇ ਵੀ ਨਹੀਂ ਹੈ, ਉਹ ਅੱਗੇ ਤੋਂ ਅੱਗੇ ਹੈ। ਫਿਰ ਕਹਿਣ ਲੱਗੇ ਕਿ ਮਹਾਰਾਜ ਆ ਜਿਹੜੀਆਂ ਦੋ ਅੱਖਾਂ, ਇਹਨਾਂ ਦੇ ਵਿੱਚ ਬੈਠਾ ਕੌਣ ਦੇਖ ਰਿਹਾ ਹੈ, ਕਿਹੜਾ ਗਿਆਨ ਦੇ ਰਿਹਾ ਹੈ, ਕਿਹਦੀ ਰੋਸ਼ਨੀ ਹੈ? ਗੁਰੂ ਮਹਾਰਾਜ ਕਹਿਣ ਲੱਗੇ ਉਹ ਪਰਮੇਸ਼ੁਰ ਦੀ ਹੀ ਜੋਤ ਹੈ, ਸਮੈ ਜੋਤ ਜੋਤ ਹੈ ਸੋਇ ਤਿਕਾ ਚੰਨ, ਸਮੈ ਚੰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜਿਵੇਂ ਜਗਨਨਾਥ ਦੇ ਪੰਡਿਆਂ ਨੂੰ ਵੀ ਆ ਤੁਸੀਂ ਮਾੜੀ ਜੀ ਜੋਤ ਜਗਾ ਲਈ, ਚੰਨ ਜਾਂ ਇਕੱਲਿਆ ਦੋ ਚਾਰ ਜੀਏ ਗਾ ਕੇ ਵੀ ਅਸੀਂ ਕਹਿੰਦੇ ਆਰਤੀ ਕਰ ਲਈ, ਉਹ ਵਾਹਿਗੁਰੂ ਦੀ ਜਿਹੜੀ ਜੋਤ ਹੈ ਉਹਦਾ ਪ੍ਰਕਾਸ਼ ਸਾਰਿਆਂ ਵਿੱਚ ਹੀ ਹੈ। ਆ ਜਿਹੜੀਆਂ ਜੋਤੀਆਂ ਹੈ ਚੰਦਰਮਾ ਸੂਰਜ ਆਦਿ ਸਾਰਿਆਂ ਦੇ ਵਿੱਚ ਪਰਮੇਸ਼ੁਰ ਦੀ ਜੋਤ ਹੈ, ਉਹਦੇ ਰੋਸ਼ ਪ੍ਰਕਾਸ਼ ਕਰਕੇ ਅੱਗੇ ਚਾਨਣ ਕਰਦੇ ਚਾਨਣ ਦੇ ਰਹੇ, ਉਹ ਵਾਹਿਗੁਰੂ ਸੋਮ ਪ੍ਰਕਾਸ਼ ਹੈ। ਉਹ ਜਿੰਨੇ ਬਾਕੀ ਹਨ ਇਹ ਪਰਤੇ ਪ੍ਰਕਾਸ਼ ਹੈ, ਇਹ ਤਾਂ ਕਿਸੇ ਤੋਂ ਪ੍ਰਕਾਸ਼ ਅੱਗੇ ਲੈ ਕੇ ਦੇ ਰਹੇ ਵੰਡ ਰਹੇ, ਆਪਣੇ ਆਪ ਨਹੀਂ ਇਹ ਪ੍ਰਕਾਸ਼ਵਾਨ। ਇਸ ਤਰ੍ਹਾਂ ਵੀ ਵਾਹਿਗੁਰੂ ਸੋਮ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ਵਾਨ ਆ, ਉਹਦੇ ਕਰਕੇ ਸਾਰੇ ਰੋਸ਼ਨ ਹੋ ਰਹੇ, ਪ੍ਰਕਾਸ਼ਵਾਨ ਹੋ ਰਹੇ, ਅੱਗੇ ਰੋਸ਼ਨੀ ਦੇ ਰਹੇ, ਗਿਆਨ ਦੇ ਰਹੇ, ਚਾਨਣ ਦੇ ਰਹੇ। ਪਹਿਲਾਂ ਨੇ ਵੀ ਸਿੱਧਾਂ ਨਾਥਾਂ ਦੇ ਵਿੱਚ ਆਪੋ ਵਿੱਚ ਹੀ ਵਿਚਾਰ ਵਟਾਂਦਿਆਂ ਕਰਦਿਆਂ ਰਿਲਾ ਕਰਲਾ ਹੋਇਆ ਸੀ ਵੀ ਦੋਹਾਂ ਨੇਤਰਾਂ ਵਿੱਚ ਬੈਠਾ ਕੌਣ ਵੇਖਦਾ ਹੈ। ਫਿਰ ਇਹੀ ਹੋਇਆ ਅੰਤਰ ਜੋਰ ਸਭ ਤੁਨ ਜਾਗਾ ਹੈ, ਵੀ ਅੰਦਰੋਂ ਵਾਹਿਗੁਰੂ ਦੀ ਜੋਤ ਹੀ ਹੈ। ਜਦੋਂ ਸ਼ਬਦ ਦੀ ਤੁਸੀਂ ਕਹਿੰਦੇ ਅੰਦਰ ਪ੍ਰਕਾਸ਼ ਆਉਂਦੀ ਹੈ, ਜਾਗੋਂ ਦੀ ਪ੍ਰਗਟ ਹੋ ਜਾਂਦੀ ਹੈ, ਫਿਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਹੁਣ ਸਤਿਗੁਰੂ ਜਿਹੜੇ ਆ ਉਹ ਅੰਦਰਲੀ ਜਿਹੜੀ ਅਸਲੀ ਜੋਤ ਨੂੰ ਪ੍ਰਗਟ ਕਰਕੇ ਫੈਸਲਾ ਕਰਨ ਦੇ ਝਗੜਾ ਨਿਬੇੜ ਦਿੰਦੇ ਹੈ, ਵੀ ਅੱਖਾਂ ਵਿੱਚ ਵੀ ਉਹੀ ਹੈ, ਬਾਕੀ ਸਾਰੇ ਥਾਵਾਂ ਵਿੱਚ ਵੀ ਉਹੀ ਉਸੇ ਦੀ ਜੋਤ ਕੰਮ ਕਰ ਰਹੀ ਹੈ। ਇਸ ਤਰ੍ਹਾਂ ਇਹ ਮਹਾਰਾਜ ਤੋਂ ਵਿਚਾਰ ਬ੍ਰਹਮ ਵਿਚਾਰ ਸਰਵਣ ਕਰਕੇ ਬਹੁਤ ਪ੍ਰਸੰਨ ਹੋਏ, ਵਾਰ ਵਾਰ ਉੱਠ ਕੇ ਬੇਨਤੀਆਂ ਅਤੇ ਮੱਥੇ ਟੇਕ ਰਹੇ ਅਤੇ ਕਹਿੰਦੇ ਮਹਾਰਾਜ ਤੁਸੀਂ ਤਾਂ ਪਰਮੇਸ਼ੁਰ ਦਾ ਆਪ ਹੀ ਅਵਤਾਰ ਹੋ, ਅਮਨੁੱਖਾ ਸਰੀਰ ਧਾਰਨ ਕੀਤਾ ਸਾਡੇ ਵਰਗਿਆਂ ਦਾ ਭਲਾ ਕਰਨ ਵਾਸਤੇ, ਤੁਹਾਡੇ ਤੋਂ ਬਗੈਰ ਹੁਣ ਸਾਨੂੰ ਹੋਰ ਕੋਈ ਦੂਜੀ ਜਗ੍ਹਾ ਹੀ ਨਹੀਂ ਹੈ, ਤੁਸੀਂ ਮਹਾਰਾਜ ਆਪਣਾ ਨਾਮ ਦੇ ਕੇ ਮੈਨੂੰ ਸਾਨੂੰ ਮੁਕਤ ਕਰ ਦਿਓ ਜੀ। ਬਹੁਤ ਦਿਨ ਤੱਕ ਅਸੀਂ ਸੰਸਾਰ ਦੇ ਵਿੱਚ ਭਟਕ ਰਹੇ ਫਿਰੇ ਹਾਂ, ਹੁਣ ਅਸੀਂ ਭਰੋਸਾ ਕਰਕੇ ਤੁਹਾਨੂੰ ਵਾਰਾ ਗੁਰੂ ਧਾਰਨ ਕਰ ਲਿਆ, ਸ਼ਰਨ ਪਿਆ ਦੀ ਮਹਾਰਾਜ ਸਾਡੀ ਲੱਜਿਆ ਜਿੱਤ ਬਰੋਹ ਰੱਖੋ ਜੀ, ਕਿਉਂਕਿ ਹੁਣ ਅਸੀਂ ਮਹਾਰਾਜ ਹਮੇਸ਼ਾ ਲਈ ਤੁਹਾਡੇ ਅਨੁਸਾਰੀ ਹਾਂ, ਤੁਹਾਡੇ ਅੱਗੇ ਵੀ ਚੱਲਾਂਗੇ। ਜਿਵੇਂ ਗੁਰੂ ਮਹਾਰਾਜ ਨੇ ਫਿਰ ਉਸ ਸੂਤਰ ਰੂਪ ਵਿੱਚ ਇਹਨਾਂ ਨੂੰ ਬਚਨ ਕਹੇ, ਥੋੜ੍ਹੇ ਰੂਪ ਵਿੱਚ ਬਚਨ ਕਹੇ ਵੀ ਜੇ ਤੁਸੀਂ ਮੁਕਤ ਹੋਣਾ ਚਾਹੁੰਦੇ ਤਾਂ ਆ ਕਰੋ। ਜਿਵੇਂ ਸਭ ਉਪਦੇਸ਼ ਮਹਾਤਮਾ ਨੂੰ ਦਿੱਤਾ ਅਤੇ ਆਪ ਚੱਲ ਪਏ, ਪਰ ਇਹ ਮਹਾਤਮਾ ਵੀ ਨਾਲ ਹੀ ਚੱਲ ਪਏ ਸਨ। ਜਿਸ ਤਰ੍ਹਾਂ ਫਿਰ ਗੁਰੂ ਮਹਾਰਾਜ ਜੀ ਯਮਨਾਬਾਦ ਆਏ, ਬਾਹਰ ਬਾਹਰ ਜਿੱਥੇ ਰੂੜੀ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਇੱਥੇ ਆ ਕੇ ਬੈਠੇ। ਇੱਥੇ ਜਿਵੇਂ ਵੀ ਪ੍ਰਸੰਗ ਹੋਇਆ ਉਹ ਅੱਜ ਦੇ ਦੀਵਾਨ ਵਿੱਚ ਸਾਰਾ ਖੋਲ੍ਹ ਖੋਲ੍ਹ ਕੇ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਮਨ ਲਾ ਕੇ ਸੁਣੀਏ ਜੀ। ਸ੍ਰੀ ਨਾਨਕ ਤਿੰਨ ਪ੍ਰਤ ਕਹਿਓ, ਉਹਨਾਂ ਸਾਧੂਆਂ ਸੰਤਾਂ ਤੋਂ ਸੁਣ ਕੇ ਸਵਾਏ ਮਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਪ੍ਰਤਕੀਏ ਤਾਂ ਹੀ ਆਖਿਆ। ਧਰ ਸ਼ਰਧਾ ਦਿਨ ਰਹਿਣ, ਦਿਨੇ ਰਾਤ ਵਾਹਿਗੁਰੂ ਤੇ ਅਸ਼ਾ ਸ਼ਰਧਾ ਰੱਖ ਕੇ ਵਾਹਿਗੁਰੂ ਸਿਮਰਨ ਕਰੋ। ਇਸ ਤਰ੍ਹਾਂ ਦਿਨ ਹੋਵੇ ਰਾਤ ਹੋਵੇ ਸ਼ਰਧਾ ਰੱਖ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਰਹੋ। ਹੋ ਵਾਹ ਮੋਖ ਸੁਖੈਨ, ਇਸ ਤਰ੍ਹਾਂ ਵੇ ਸਾਧੂ ਤੁਸੀਂ ਸੌਖੇ ਮੁਕਤ ਹੋ ਜਾਓਗੇ, ਸੰਸਾਰ ਦੇ 84 ਚੱਕਰ ਤੋਂ ਛੁੱਟ ਜਾਓਗੇ। ਚੌਪਈ ਇਸ ਪ੍ਰਕਾਰ ਤਿੰਨ ਦੇ ਉਪਦੇਸ਼ਾ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਾਧੂਆਂ ਸੰਤਾਂ ਨੂੰ ਉਪਦੇਸ਼ ਦਿੱਤਾ। ਕੀਨ ਗਮਨ ਆਗੇ ਜਗਤੇਸ਼ਾ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਅੱਗੇ ਚੱਲਣਾ ਕੀਤਾ। ਤਿੰਨ ਸੰਤਨ ਕਰ ਹਿਰਦੇ ਉਮੰਗਾ, ਜਿਹੜੇ ਸਾਧੂ ਸੰਤ ਮਹਾਰਾਜ ਨੂੰ ਮਿਲੇ ਸਨ ਉਹਨਾਂ ਨੇ ਹਿਰਦੇ ਵਿੱਚ ਬੜਾ ਬੜਾ ਚਾਅ ਵਰਸ਼ਾ ਕਰਕੇ ਸ੍ਰੀ ਸਤਿਗੁਰ ਕੇ ਗਮਨੇ ਸੰਗਾ, ਮਹਾਰਾਜ ਦੇ ਨਾਲ ਹੀ ਕਹਿੰਦੇ ਚੱਲ ਪਏ, ਨਾਲ ਹੀ ਟੁਰ ਪਏ ਮਗਰ ਮਗਰ। ਮਾਰਗ ਵਿਖੇ ਜਾਤ ਗੁਣ ਖਾਨੇ, ਬਾਲਾ ਜੀ ਕਹਿੰਦੇ ਇਸ ਤਰ੍ਹਾਂ ਗੁਣਾਂ ਦੇ ਖਾਣ ਸਤਿਗੁਰੂ ਰਸਤੇ ਵਿੱਚ ਜਾ ਰਹੇ ਹੈ। ਕਹਿਣ ਲੱਗੇ ਮੁਝ ਸੋ ਅਸ ਬਾਨੀ, ਜਾਂਦਿਆਂ ਜਾਂਦਿਆਂ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਮੈਨੂੰ ਉਹ ਬਚਨ ਬਾਣੀ ਕਹਿਣ ਲੱਗੇ। ਲਾਲੋ ਹੈ ਬਹੁਮੀਤ ਹਮਾਰਾ, ਭਾਈ ਬਾਲਾ ਜੀ ਆ ਜਿਹੜਾ ਏਮਨਾਬਾਦ ਜਿਹਨੂੰ ਸੈਦਪੁਰ ਸੜਿਆਲੀ ਵੀ ਕਹਿੰਦੇ, ਇਹਦੇ ਵਿੱਚ ਸਾਡਾ ਇੱਕ ਮਿੱਤਰ ਹੈ ਜਿਸਦਾ ਨਾਂ ਭਾਈ ਲਾਲੋ ਜੀ ਹੈ। ਚੱਲ ਹੋ ਮਿਲੇ ਅਬ ਤਾਹੇ ਸੰਗਾਰਾ, ਕਹਿੰਦੇ ਵੀ ਚੱਲ ਭਾਈ ਬਾਲਾ ਜੀ ਹੁਣ ਉਹਦੇ ਸਾਥ ਆਪਾਂ ਮਿਲੀਏ ਜੁੜੀਏ। ਬਹੁਤ ਦਿਵਸ ਬੀਤੇ ਤੇਹ ਦੇਖੇ, ਭਾਈ ਲਾਲੋ ਪਿਆਰੇ ਨੂੰ ਦੇਖਿਆ ਹੋਇਆ ਬਹੁਤ ਦਿਨ ਲੰਘ ਗਏ ਹੋਏ। ਨਗਰ ਏਮਨਾਬਾਦ ਵਿਸੇਖੇ, ਬਾਲਾ ਤੂੰ ਜਾਣਦੇ ਹੀ ਹੈ ਵਿਸ਼ੇਸ਼ ਕਰਕੇ ਏਮਨਾਬਾਦ ਨਗਰ ਹੈ ਉਹਦੇ ਵਿੱਚ ਉਹ ਰਹਿੰਦਾ ਹੈ। ਕਹਿ ਬਚ ਗਮਨਤ ਗੁਰੂ ਅਗਾਰੀ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮੈਨੂੰ ਬਚਨ ਕਹਿੰਦੇ ਕਹਿੰਦੇ ਗੁਰੂ ਮਹਾਰਾਜ ਅੱਗੇ ਅੱਗੇ ਜਾ ਰਹੇ ਸਨ। ਹਮ ਫਕੀਰ ਸਭ ਚੱਲ ਹੈ ਪਿਛਾਰੀ, ਮੈਂ ਵੀ ਬਾਕੀ ਉਹ ਜਿਹੜੇ ਫਕੀਰ ਸਾਧੂ ਸੰਤ ਸੀ ਉਹ ਸਾਰੇ ਅਸੀਂ ਪਿੱਛੇ ਪਿੱਛੇ ਚੱਲੇ ਜਾਂਦੇ ਸੀ। ਮੰਦ ਮੰਦ ਗਤ ਸੁੰਦਰ ਭਾਰੀ, ਗੁਰੂ ਮਹਾਰਾਜ ਦੀ ਜਿਹੜੀ ਗਤੀ ਹੈ ਟੋਰ ਹੈ ਹੌਲੀ ਹੌਲੀ ਜਾ ਰਹੇ ਹੈ, ਬੜੀ ਸੋਹਣੀ ਸੁੰਦਰ ਭਾਰੀ ਟੋਰ ਹੈ ਚਾਲ ਹੈ। ਬਿਗਸਤ ਬੋਲਤ ਕਰਤ ਵਿਚਾਰੀ, ਇਸ ਤਰ੍ਹਾਂ ਜਦੋਂ ਵਿਚਾਰ ਕਰਦੇ ਹੈ ਮਹਾਰਾਜ ਕਹਿੰਦੇ ਥੋੜਾ ਥੋੜਾ ਹੱਸਦੇ ਹੋਏ ਬੋਲਦੇ ਚੱਲਦੇ ਆ, ਯਾਨੀ ਖੁਸ਼ ਹੋ ਕੇ ਬਚਨ ਵਿਲਾਸ ਕਰਦੇ ਆਪ ਜੀ। ਬਿਨ ਸ਼ਰਮ ਸਰਬ ਪੰਥ ਕੋ ਸ਼ੋਰੀ, ਇਸ ਤਰ੍ਹਾਂ ਬਿਨੇ ਕਿਸੇ ਥਕਾਵਟ ਤੋਂ ਸਾਰਾ ਰਸਤੇ ਨੂੰ ਛੱਡ ਕੇ ਤੈ ਕਰਕੇ ਲੰਘ ਕੇ ਦੀਨਾ ਨਾਥ ਗਏ ਤੇ ਹਠਾਰੀ, ਦੀਨਾ ਗਰੀਮਾ ਦੇ ਨਾਥ ਮਾਲਕ ਕਹਿੰਦੇ ਉਸ ਜਗ੍ਹਾ ਚਲੇ ਗਏ। ਨਗਰ ਏਮਨਾਬਾਦ ਪਹੁੰਚੇ, ਏਮਨਾਬਾਦ ਨਗਰ ਇੱਥੇ ਆ ਪਹੁੰਚੇ ਹਨ। ਬੈਠੇ ਵਹਿਰ ਸਥਲ ਪਿਖ ਉੱਚੇ, ਵਿੱਚ ਨਗਰ ਦੇ ਪ੍ਰਵੇਸ਼ ਨਹੀਂ ਹੋਏ ਕਹਿੰਦੇ ਬਾਹਰ ਸਥਾਨ ਉੱਚਾ ਸੀ, ਇਹ ਕਹਿੰਦੇ ਇਸ ਸੋਚੇ ਥਾਂ ਤੇ ਆਪ ਆ ਬੈਠੇ ਹਨ, ਚਾਹੁੰਦੇ ਸੋਹਤ ਭਏ ਫਕੀਰਾ। ਉਸ ਵੇਲੇ ਜਦੋਂ ਮਹਾਰਾ ਉੱਚੇ ਥਾਂ ਬੈਠ ਕੇ ਜਿਹੜੇ ਸਾਧੂ ਸੰਤ ਫਕੀਰ ਹੈ ਚਾਰ ਸਪੇਰੇ ਬੈਠ ਕੇ ਸਜ ਗਏ ਸੋ ਰੰਗ ਹੋ ਗਏ ਹਨ। ਬੀਚ ਬਿਰਾਜਹ ਗੁਣੀ ਗਹੀਰਾ, ਗੁਣਾਂ ਦੇ ਗਹੀਰਾ ਕੀ ਬਹੁਤ ਵੱਡੇ ਸਮੁੰਦਰ ਹੈ ਉਹ ਵਿੱਚ ਬੈਠੇ ਸੋਭਦੇ ਸਜਦੇ। ਰੋੜਨ ਕੋ ਚੌਤਰਾ ਬਣਾਇਓ, ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਰੋੜਜੇ ਇਕੱਠੇ ਕਰਕੇ ਉੱਥੇ ਉਹ ਚੌਂਤਰਾ ਜਾ ਬਣਾ ਲਿਆ, ਥੜਾ ਜਾ ਬਣਾ ਲਿਆ। ਉੱਪਰ ਬੈਠ ਗਇਓ ਸੁਖਦਾਇਓ, ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਰੋੜਾਂ ਦੀ ਗੁਰਕਰੀ ਵਿਛਾਈ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਉਹਦੇ ਉੱਪਰ ਸਜ ਗਏ ਨੇ। ਅਬਲੋ ਰੋੜੀ ਨਾਮ ਕਹਾਵੇ ਹੈ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਹੁਣ ਤੱਕ ਉਸ ਅਸਥਾਨ ਦਾ ਨਾਂ ਜਿਹੜਾ ਰੋੜੀ ਸਾਹਿਬ ਕਰਕੇ ਕਿਹਾ ਕਹਾਇਆ ਜਾਂਦਾ ਹੈ, ਵਾਰ ਵਾਰ ਇਹਨਾਂ ਬਾਤ ਹੁਣ ਵੀ ਡਿਓੜੀ ਮੂਹਰੇ ਬਹੁਤ ਵਧੀਆ ਬਣੀ ਹੋਈ ਹੈ, ਭਾਵੇਂ ਉਹਦੀ ਤਿਆਰੀ ਨਹੀਂ ਪਰ ਜਿਹੜੀ ਉਹਦਾ ਨਕਸ਼ਾ ਜਾ ਉਹ ਦੇਖਣ ਯੋਗ ਹੀ ਹੈ। ਮਨ ਬਾਛਤ ਦਰਸ਼ਨ ਫਲ ਪਾਵੇ ਹੈ, ਇਸ ਤਰ੍ਹਾਂ ਜਿਹੜਾ ਕਹਿੰਦੇ ਉਹਦੇ ਦਰਸ਼ਨ ਕਰਦਾ ਰੋੜੀ ਸਾਹਿਬ ਅਸਥਾਨ ਦੇ, ਜੋ ਉਹਦਾ ਮਨ ਚਾਹੁੰਦਾ ਹੋਈ ਉੱਥੋਂ ਫਲ ਪ੍ਰਾਪਤ ਹੁੰਦੇ ਹਨ। ਦੋਹਰਾ ਗਿਰ ਹੰਕਾਰ ਤੇ ਤਰ ਉਤਰ, ਅਗਲਾ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਆਪਣੇ ਮਨ ਨੂੰ ਉਪਦੇਸ਼ ਦਿੰਦੇ ਆ ਕਿ ਹੇ ਮੇਰੇ ਮਨਾ, ਹੰਕਾਰ ਰੂਪੀ ਪਹਾੜ ਤੇ ਤੂੰ ਚੜਿਆ ਬੈਠਾ ਹੈ, ਇਥੋਂ ਹੇਠਾਂ ਉਤਰ। ਸਰਬ ਰੇਨ ਘਰ ਛਾਏ, ਇਸ ਤਰ੍ਹਾਂ ਹੰਕਾਰ ਨੂੰ ਹੰਕਾਰ ਰੂਪੀ ਪਹਾੜ ਨੂੰ ਛੱਡ ਹੇਠਾਂ ਆ ਜਾ। ਕਹਿੰਦੇ ਸਾਰਿਆਂ ਦੀ ਜਿਹੜੀ ਚਰਨ ਧੂੜ ਹੋਣਾ ਹੈ, ਇਹ ਸਾਰਿਆਂ ਦੀ ਚਰਨ ਧੂੜ ਹੁਣ ਨਿਮਰਤਾ ਰੂਪ ਜੇ ਤੂੰ ਘਰ ਛਾਲਵੇਂ, ਭਾਵ ਨਿਮਰਤਾ ਵਿੱਚ ਆ ਜਾਵੇ। ਉਸ਼ਨ ਸੀ ਤਾਦ ਬਿਕਾਰ ਜੇ, ਰਹੇ ਮਨਾ ਜਿਹੜੀ ਆ ਕੋਈ ਗਰਮੀ ਲੱਗਦੀ ਹੈ ਤੇ ਠੰਡ ਜੀ ਲੱਗਦੀ ਹੈ, ਭਾਵ ਜਿਹੜੀ ਕੋਈ ਦਵੈਸ਼ ਕੇ ਗਰਮੈਸ਼ ਆਉਂਦੀ ਕ੍ਰੋਧ ਗੁੱਸਾ ਆਉਂਦਾ, ਇਹ ਜਿਹੜਾ ਬਿਕਾਰ ਹੈ ਤੇ ਠੰਡ ਜੀ ਹੈ ਜਿਹੜੀ ਕੋਈ ਜੜਤਾ ਬਿਰਤੀ ਹੋਈ ਜੜ ਜਾ ਹੋ ਜਾਣਾ ਹੈ, ਚੜਤਾ ਰੂਪੀ ਜਿਹੀ ਠੰਡ ਆਦਿਕ ਵਿਕਾਰ ਹਨ। ਹੇ ਮਨ ਤਬ ਸੁਖ ਪਾਏ, ਨਾ ਤੂੰ ਤੇਰਾ ਖਹਿੜਾ ਛੁੱਟ ਜਾਏਗਾ, ਨਾ ਤੂੰ ਦਵੈਸ਼ ਕਰਕੇ ਗਰਮ ਹੋਵੇਗਾ, ਨਾ ਇਸੇ ਤਰ੍ਹਾਂ ਆ ਜਿਹੜਾ ਕੋਈ ਜੜਤਾ ਕਰਕੇ ਠੰਡਾ ਹੋਵੇਗਾ, ਹੋਕੇ ਜੇ ਲਏਗਾ ਫਿਰ ਇਸ ਤਰ੍ਹਾਂ ਜੇ ਵਿਕਾਰ ਤੋਂ ਛੁੱਟ ਜਾਏਗਾ ਹੇ ਮਨਾ, ਤਦੋਂ ਫਿਰ ਤੂੰ ਬੜਾ ਸੁਖ ਪਾਵੇਂਗਾ ਜਿਵੇਂ ਉਹ ਧਰਤੀ ਦੇ ਵਿੱਚ ਹੇਠਾਂ ਕੋਈ ਮਕਾਨ ਬਣਿਆ ਹੋਵੇ, ਉੱਥੇ ਠੰਡ ਗਰਮੀ ਤਾਂ ਉਹ ਦੋਹਾਂ ਤੋਂ ਆਰਾਮ ਰਹਿੰਦਾ ਹੈ। ਇਸ ਕਰਕੇ ਮਨ ਨੂੰ ਕਹਿੰਦੇ ਵੀ ਜਿਹੜਾ ਤੂੰ ਸਾਰਿਆਂ ਦੀ ਚਰਨ ਧੂੜ ਹੋਣ ਜਾਣਾ, ਇਹ ਹੇਠਾਂ ਅਸਥਾਨ ਬਣਾਉਣਾ ਹੈ ਨਿਮਰਤਾ ਧਾਰ, ਫਿਰ ਨਾ ਤੈਨੂੰ ਗਰਮੀ ਲੱਗੂ, ਨਾ ਠੰਡ, ਨਾ ਵੈਸ਼, ਨਾ ਈਰਖਾ, ਨਾ ਇਸ ਤਰ੍ਹਾਂ ਜੜਤਾ ਬੇਸਮਝੀ ਮੂਰਖਤਾ ਦਾ ਪਹਿਰਾ ਹੋਵੇਗਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਇਤਿਹਾਸਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅਗਲਾ ਇਤਿਹਾਸ ਸੁਣ ਲਗੇ ਮੇਰੇ ਪਾਸਾਂ। ਵਹਿਰ ਨਗਰ ਬੈਠੇ ਸੁਖ ਰਾਸਾ, ਸੁਖਾਂ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਏਮਨਾ ਮਾਰ ਨਗਰ ਤੋਂ ਬਾਹਰ ਬਾਹਰ ਰੋੜੀ ਸਾਹਿਬ ਰੋੜਿਆਂ ਦੀ ਸੇਜਾ ਤੇ ਆ ਬੈਠੇ। ਉਤੋਂ ਪਠਾਨ ਤਹਾਂ ਕੋ ਰਾਜਾ, ਬਾਲਾ ਜੀ ਕਹਿੰਦੇ ਉੱਥੇ ਏਮਨਾਬਾਦ ਦਾ ਜਿਹੜਾ ਪਠਾਣਾ ਦਾ ਰਾਜਾ ਪਠਾਣੀ ਹੈ ਸੀ, ਘਰ ਘਰ ਬਾਹਰ ਵਜਾਵੇ ਬਾਜਾ, ਪਠਾਣ ਹੈ ਘਰਾਂ ਘਰਾਂ ਦੇ ਵਿੱਚ ਬੜੇ ਬਾਜੇ ਵਜਾ ਰਹੇ। ਅਦਕ ਵਿਆਹ ਤਿਸ ਦਿਨ ਪੁਰ ਮਾਹੀ, ਜਿਸ ਦਿਨ ਗੁਰੂ ਮਹਾਰਾਜ ਜੀ ਗਏ ਉਸ ਦਿਨ ਕਹਿੰਦੇ ਏਮਨਾਬਾਦ ਵਿੱਚ ਘਰਾਂ ਘਰਾਂ ਵਿੱਚ ਬਹੁਤੇ ਵਿਆਹ ਸੀ, ਬੜੇ ਨਿਕਾਹ ਹੋ ਰਹੇ ਸੀ। ਕਰਤ ਕੁਲਾਹਲ ਉਰ ਹਰ ਖਾਹੀ, ਇਸ ਤਰ੍ਹਾਂ ਕਹਿੰਦੇ ਚਾਵਲ ਸ਼ਾਹ ਕਰਕੇ ਬੜਾ ਕਹਿੰਦੇ ਖੁਸ਼ ਹੋ ਰਹੇ ਸਨ, ਰੌਲਾ ਰੱਪਾ ਕਰਕੇ ਨੱਚ ਟੱਪ ਕੇ ਬੜਾ ਖੁਸ਼ ਹੋ ਰਹੇ ਸੀ ਹਿਰਦਿਆਂ ਵਿੱਚ। ਗਾਵੇ ਹੈ ਨਾਚੇ ਹੈ ਮਾਚੇ ਹੈ ਰੰਗਾ, ਕੋਈ ਗੀਤ ਗਾਉਂਦੇ ਹੈ, ਕੋਈ ਨੱਚਦੇ ਹੈ, ਨੱਚਣ ਵਿੱਚ ਤਜਾਤਕਾਰ ਹੈ, ਇਸ ਤਰ੍ਹਾਂ ਰੰਗਾ ਕੀ ਆਨੰਦ ਵਿੱਚ ਮਚੈ ਕੀ ਤਦਾਕਾਰ ਹੋ ਰਹੇ ਹਨ। ਅਤ ਉਤਸਵ ਮਹਿ ਰਹੇ ਉਮੰਗਾ, ਇਹ ਕਹਿੰਦੇ ਉਰਸ਼ਾ ਦੇ ਵਿੱਚ ਉਛਲ ਰਹੇ ਹੈ, ਤੁਹਾਨੂੰ ਛਾਲਾਂ ਜੀਆਂ ਮਾਰ ਰਹੇ, ਨੱਚ ਟੱਪ ਰਹੇ, ਭੂਖਨ ਬਸਤਰ ਨਵੀਨ ਪਹਿਰ ਕੈ, ਸਾਰਿਆਂ ਨੇ ਕਹਿੰਦੇ ਬਸਤਰ ਵੀ ਕਹਿਣੇ ਨਵੇਂ ਤੋਂ ਪਹਿਨੇ ਹੋਏ, ਬਣੇ ਸ਼ੈਲ ਬਹੁ ਗਰਬ ਗਹਿਰ ਕੈ, ਇਹ ਚੰਗੇ ਕਹਿੰਦੇ ਸ਼ੈਲ ਬਾਕੀ ਜਵਾਨ ਬਣੇ ਆ, ਬੜਾ ਤਕੜਾ ਹੀ ਕਹਿੰਦੇ ਹੰਕਾਰ ਹੈ। ਅਵ ਲੋਕਤ ਹੈ ਰੰਗ ਤਮਾਸ਼ੇ, ਇਸ ਤਰ੍ਹਾਂ ਜਿੰਨੇ ਕਹਿੰਦੇ ਨੌਜਵਾਨ ਬਣੇ ਠਣੇ ਸਜੇ ਪਏ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਵੇਖ ਰਹੇ, ਅਨਕ ਪ੍ਰਕਾਰ ਨਠਾਨਹਿ ਹਾਸੇ, ਅਨੇਕਾਂ ਤਰ੍ਹਾਂ ਦੇ ਇੱਕ ਦੂਸਰੇ ਨੂੰ ਠੱਠੇ ਮਖੌਲਜੇ ਵੀ ਕਰਦੇ ਹਨ, ਗਰੀਅਨ ਵਿਖੇ ਕੁਦਾਏ ਤੁਰੰਗਾ, ਤਾਂ ਨੌਜਵਾਨ ਬਣ ਠਣ ਕੇ ਨਾ ਹੈ ਸਜ ਭਜ ਕੇ ਘੋੜੇ ਜਿਹੜੇ ਗਲੀਆਂ ਵਿੱਚ ਟਪਾਉਂਦੇ ਨੂੰ ਚਾਉਂਦੇ ਫਿਰਦੇ, ਬੈਠੇ ਮੂਛ ਬਾਮ ਸਰ ਬੰਗਾ, ਜਿਹੜੇ ਪਠਾਨ ਹੈ ਕਹਿੰਦੇ ਇਸ ਤਰ੍ਹਾਂ ਮੁੱਛਾਂ ਜੀਆਂ ਕੁੰਡੀਆਂ ਕੀਤੀਆਂ, ਸਰੀਰ ਨੂੰ ਬੜਾ ਜਿਹਾ ਅਖੜਾਇਆ ਹੋਇਆ, ਧਣਾਂ ਜੀਆਂ ਅਖੜਾ ਕੇ ਬੈਠੇ, ਕੁੰਡੀਆਂ ਜੀਆਂ ਮੁੱਛਾਂ ਜੀਆਂ ਕਰਕੇ ਬੈਠੇ ਨੇ, ਸ੍ਰੀ ਕਰਤਾਰ ਦਿਸ਼ਾ ਤੇ ਭੂਲੇ, ਜਿੰਨੇ ਅਮਨਾਵਾਦੀ ਪਠਾਨ ਹੈ ਕਹਿੰਦੇ ਉਹ ਜਿਹੜਾ ਕਰਤਾਰ ਹੈ ਨਾ ਸ੍ਰਿਸ਼ਟੀ ਦਾ ਕਰਤਾ, ਉਹਦੀ ਤਰਫੋਂ ਤਾਂ ਭੁੱਲੇ ਹੀ ਪਏ ਹੋਏ, ਵਿਸ਼ੇ ਵਿਕਾਰਨ ਮਹਿ ਅਨਕੂਲੇ, ਵਿਸ਼ਿਆਂ ਵਿਕਾਰਾਂ ਦੇ ਬਿਲਕੁਲ ਅਨੁਸਾਰੀ ਹੋਰੇ ਫਸੇ ਪਏ ਨਾ ਵਿੱਚ, ਸੰਤ ਅਥਿਤ ਕੀ ਸੇਵ ਨ ਜਾਣ ਹੈ, ਸਾਧੂ ਸੰਤ ਵੀ ਇਹਨਾਂ ਦੀ ਕੋਈ ਸੇਵਾ ਕਰੀਏ ਕਹਿੰਦੇ ਸੇਵਾ ਕਰਨੀ ਬਿਲਕੁਲ ਹੀ ਇਹ ਜਾਣਦੇ ਸਮਝਦੇ ਨਹੀਂ, ਦੇਖ ਫਕੀਰਨ ਹਾਸੀ ਠਾਨ, ਕੋਈ ਬਾਹਰੋਂ ਫਕੀਰ ਸਾਧੂ ਆ ਜਾਂਦਾ ਉਹਨੂੰ ਦੇਖ ਕੇ ਮਖੌਲ ਚੇ ਕਰਦੇ ਹਨ, ਹੱਸਦੇ ਹਨ ਵੀ ਆ ਕੀ ਆ ਗਿਆ ਹੈ, ਪ੍ਰਭਤਾ ਮਦ ਤੇ ਭਏ ਸੇ ਅੰਧੇ, ਇਸ ਤਰ੍ਹਾਂ ਕਹਿੰਦੇ ਬਟਪੁਣੇ ਦੇ ਹੰਕਾਰ ਦੇ ਨਾਲ ਬਿਲਕੁਲ ਅੰਨੇ ਮਨਾਖੇ ਹੋਏ ਪਏ, ਪਰੇ ਗਰਤ ਜਗ ਬੰਧਨ ਬੰਦੇ, ਸੰਸਾਰ ਰੂਪੀ ਟੋਏ ਵਿੱਚ ਪਏ ਹੋਏ ਆ, ਸੰਸਾਰ ਦੇ ਬੰਧਨਾਂ ਵਿੱਚ ਬੱਝੇ ਹੋਏ, ਦੇਖ ਦੁਖੀ ਦਇਆ ਨਹਿ ਕਰਹੀ, ਜੇ ਕੋਈ ਦੁਖੀ ਨੂੰ ਦੇਖ ਲੈਂਦੇ ਉਹਦੇ ਤੇ ਮਾੜਾ ਮੋਟੀ ਦਇਆ ਨੀ ਤਰਸ ਰਹਿਮ ਨੀ ਕਰਦੇ, ਮਹਾਮੰਦ ਮਤ ਪਰਤੇ ਪਰਤੇ ਹਰਹੀ, ਭੈੜੀ ਅਕਲ ਮਤ ਵਾਲੇ ਪਰਾਈਆਂ ਇਸਤਰੀਆਂ ਨੂੰ ਚੁਰਾ ਲੈਂਦੇ ਹਨ, ਪੀਤ ਸ਼ਰਾਬ ਘੁੰਮਤੇ ਫਿਰਹੀ, ਪਠਾਨਾਂ ਨੇ ਸ਼ਰਾਬਾਂ ਪੀਣੀਆਂ ਤੇ ਇਸ ਤਰ੍ਹਾਂ ਇਮਨਾਮ ਦਾ ਗਲੀਆਂ ਵਿੱਚ ਘੁੰਮਦੇ ਫਿਰਦੇ, ਸ਼ਾਸਨ ਦੇਹੇ ਗਰੀਬਨ ਗਰੀਬਨ ਧਰਹੀ, ਇਸ ਤਰ੍ਹਾਂ ਗਰੀਬਾਂ ਨੂੰ ਫੜ ਫੜ ਕੇ ਉਹਨਾਂ ਨੂੰ ਸਜ਼ਾ ਦਿੰਦੇ, ਉਹਨਾਂ ਨੂੰ ਕੁੱਟਦੇ ਮਾਰਦੇ, ਜਹਾਂ ਅੰਗਨਾ ਸੁੰਦਰ ਹੇ ਰਹੇ, ਇਹੋ ਜਿਹੇ ਪਠਾਨ ਵਿਗੜੇ ਹੋਏ ਸ਼ਰਾਬਾਂ ਪੀਤੀਆਂ ਜਿੱਥੇ ਕੋਈ ਚੰਗੀ ਸੁੰਦਰ ਤ੍ਰੀਮਤ ਦੇਖ ਲੈਂਦੇ, ਬਾਰ ਬਾਰ ਬਾਜੀ ਬਾਰ ਫੇਰ ਹੈ, ਆਪਣਾ ਜਿਹੜਾ ਸ੍ਰੇਸ਼ਟ ਘੋੜਾ ਨੂੰ ਮੁੜ ਮੁੜ ਕੇ ਫੇਰਦੇ, ਉੱਥੇ ਬੜੇ ਚੱਕਰ ਜੇ ਲਾਉਂਦੇ, ਬੈਠੇ ਰਹੇ ਵਹਿਰ ਜਗ ਸਾਈ, ਬਾਲਾ ਜੀ ਕਹਿੰਦੇ ਇਸ ਤਰ੍ਹਾਂ ਜਗਤ ਦੇ ਮਾਲਕ ਗੁਰੂ ਮਹਾਰਾਜ ਸ਼ਹਿਰ ਤੋਂ ਬਾਹਰ ਬਾਹਰ ਹੀ ਬੈਠੇ ਰਹੇ, ਸੇਵਾ ਕਰੀ ਨ ਕਿਨਹੂ ਆਈ, ਨੇਮਨਾਬਾਦ ਦੇ ਪਠਾਨ ਨੇ ਆ ਕੇ ਕੋਈ ਮਹਾਰਾਜ ਦੀ ਸੇਵਾ ਨਹੀਂ ਕੀਤੀ ਹੈ, ਹੁਤੇ ਫਕੀਰ ਸੰਗ ਤੇ ਥਾਏ, ਉਸ ਸਥਾਨ ਤੇ ਮਹਾਰਾਜ ਦੇ ਨਾਲ ਫਕੀਰ ਵੀ ਹੈ, ਸਾਧੂ ਸੰਤ ਵੀ ਆਏ ਹੋਏ, ਭਏ ਸ਼ੁਦਾ ਤੁਰ ਮੁਖ ਕੁਮਲਾਏ, ਉਹ ਕਹਿੰਦੇ ਇਸ ਤਰ੍ਹਾਂ ਸ਼ਾਮ ਦਾ ਸਮਾਂ ਜਾ ਹੋਇਆ, ਭੁੱਖ ਨਾਲ ਵਿਆਕਲ ਜੇ ਹੋ ਗਏ, ਸਾਰਿਆਂ ਫਕੀਰਾਂ ਦੇ ਸੰਤਾਂ ਦੇ ਮੂੰਹ ਜੇ ਕੁਮਲਾ ਗਏ, ਮੁਰਝਾ ਗਏ, ਸਾਗਰੋ ਦਿਵਸ ਬਤੀਤਾ ਜਬ ਹੀ, ਜਦੋਂ ਭੁੱਖਿਆ ਤਿਹਾਇਆ ਬੈਠਿਆਂ ਬੈਠਿਆਂ ਸਾਰਾ ਦਿਨ ਬੀਤ ਗਿਆ ਲੰਘ ਗਿਆ, ਭਈ ਨਿਸ਼ਾ ਬੋਲੇ ਪ੍ਰਭ ਤਬ ਹੀ, ਰਾਤ ਜੀ ਹੋਣ ਲੱਗੀ ਹਨੇਰਾ ਜਾ ਹੋਣ ਲੱਗਿਆ, ਉਸ ਵੇਲੇ ਗੁਰੂ ਮਹਾਰਾਜ ਬੋਲੇ ਹਨ, ਹੇ ਸੰਤੋ ਦੁਆ ਉੱਠ ਕਰ ਜਾਵੋ, ਸਾਧੂ ਸੰਤੋ ਤੁਸੀਂ ਦੋ ਜਾਣੇ ਉੱਠ ਕੇ ਚਲੇ ਜਾਓ, ਪੁਰ ਤੇ ਜਾਚ ਅਸਨ ਕੋ ਖਾਵੋ, ਉਹਨਾਂ ਬਾਅਦ ਸ਼ਹਿਰ ਤੋਂ ਮੰਗ ਕੇ ਭੋਜਨ ਛਕ ਲੋ, ਭਾਵ ਸੁੱਕਾ ਰਸ ਪਾਣੀ ਇੱਥੋਂ ਲੈ ਆਓ, ਆਟਾ ਦਾਲ ਮਸਾਲਾ ਇਰਤੇ ਬਣਾ ਕੇ ਸ਼ਕਲ ਜੇ ਬੈਠਿਓ ਦੇਵੈ ਕੋ ਨਾਹੀ ਭਲਾਵੇ ਹੁਣ ਤੁਹਾਨੂੰ ਇੱਥੇ ਬੈਠਿਆ ਹੋਇਆ ਲਿਆ ਕੇ ਕੋਈ ਰਸ ਪਾਣੀ ਨਹੀਂ ਦਿੰਦਾ ਹੈ ਘਰ ਮਹਿ ਜਾਏ ਜਾਚ ਕਿਨ ਖਾਹੀ ਨਾ ਕਰ ਪਠਾਣਾ ਦੇ ਘਰਾਂ ਵਿੱਚ ਰਸ ਪਾਣੀ ਮੰਗ ਕੇ ਤੇ ਫਿਰ ਕਿਉਂ ਨੀ ਸ਼ਖਸ਼ ਕਾ ਲੈਂਦੇ ਆਪਣਾ ਬਣਾ ਕੇ ਮਰਦਾਨੇ ਤੂੰ ਜਾਹੇ ਸੰਗਾਰੇ ਸਾਧੂਆਂ ਸੰਤਾਂ ਨੂੰ ਕਹਿ ਕੇ ਫਿਰ ਮਹਾਰਾਜ ਕਹਿੰਦੇ ਵੀ ਭਾਈ ਮਰਦਾਨਾ ਤੂੰ ਵੀ ਇਹ ਦੋ ਸਾਧੂਆਂ ਦੇ ਨਾਲ ਚਲਾ ਜਾਏ ਇਮਨਾਬਾਦ ਵਿੱਚ ਆਵਤ ਲਾਲੋ ਲੇ ਹੋ ਹਕਾਰੇ ਇਹਨਾਂ ਨੂੰ ਭੋਜਨ ਜਦੋਂ ਇਹ ਲੈ ਰਸ ਪਾਣੀ ਲੈ ਆਉਣਗੇ ਤੇ ਆਉਂਦਿਆਂ ਹੋਇਆ ਭਾਈ ਲਾਲੋ ਨੂੰ ਤੂੰ ਨਾਲ ਲੈ ਆਉਣਾ ਹੈ ਸ੍ਰੀ ਗੁਰ ਕੀ ਸੁਣ ਕੇ ਅਸ ਆਇਸ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਆਗਿਆ ਸੁਣ ਕੇ ਭਾਈ ਮਰਦਾਨਾ ਜੀ ਮਰਦਾਨਾ ਦੁਆ ਸੰਤ ਸਿਧਾਇਸ ਮਰਦਾਨਾ ਜੀ ਇਹਦੇ ਨਾਲ ਦੋ ਸਾਧੂ ਸੰਤ ਵੀ ਚੱਲ ਪਏ ਹਨ ਜਹਾਂ ਪਠਾਨ ਮਹਾਨ ਨਿਕੇਤਾ ਜਿੱਥੇ ਕਹਿੰਦੇ ਬਹੁਤੇ ਪਠਾਣਾਂ ਦੇ ਘਰ ਹੈ ਇਨਸਾਨ ਗਏ ਤਹਾਂ ਅੰਨ ਲੈਣੇ ਹੇਤਾ ਉੱਥੇ ਕਹਿੰਦੇ ਸੁੱਕਾ ਰਸ ਪਾਣੀ ਲੈਣ ਵਾਸਤੇ ਆਟਾ ਲੂਣ ਮਿਰਚ ਗੁਲਾਸਾ ਲੈਣ ਵਾਸਤੇ ਚਲੇ ਗਏ ਚਾਚਨ ਕਰੈ ਜਾਏ ਜਿਸ ਪਾਹੀ ਜਿਸ ਪਠਾਨ ਦੇ ਕੋਲ ਵੀ ਜਾ ਕੇ ਆਟਾ ਦਾਲ ਦੀਏ ਮੰਗ ਕਰਦੇ ਹਨ ਸੁਣ ਹੈ ਬਹੁਰ ਉੱਤਰ ਦੇ ਨਾਹੀ ਸਾਧੂਆਂ ਦੀ ਗੱਲ ਤਾਂ ਸੁਣ ਲੈਂਦਾ ਜਵਾਬ ਕੋਈ ਦਿੰਦਾ ਹੀ ਨਹੀਂ ਹਾਂ ਨਾ ਕਹਿੰਦਾ ਹੀ ਨਹੀਂ ਮਦ ਪਾਨੀ ਬੋਲੈ ਦੁਰ ਬੈਨਾ ਸ਼ਰਾਬਾਂ ਪੀਤੀਆਂ ਸਗੋਂ ਅੱਗੋਂ ਖੋਟੇ ਬਚਨ ਜ਼ਰੂਰ ਬੋਲਦੇ ਹਨ ਜਾਚਤ ਫੇਰੇ ਤਹਾਂ ਬਹੁ ਐਨਾ ਇਸ ਤਰ੍ਹਾਂ ਕਹਿੰਦੇ ਬਹੁਤੇ ਘਰਾਂ ਵਿੱਚ ਸਾਧੂ ਸੰਤ ਰਸ ਪਾਣੀ ਮੰਗਦੇ ਫਿਰਦੇ ਰਹੇ ਪਰਵਿਰਸ਼ੇ ਇੱਕ ਨਿਕੇਤ ਕੇ ਮਾਹੀ ਜਿੱਥੇ ਕਹਿੰਦੇ ਕੋਈ ਉਹ ਸਮਾਗਮ ਹੋ ਰਿਹਾ ਵਿਆਹ ਸ਼ਾਦੀ ਹੋ ਰਹੀ ਉਸ ਘਰ ਦੇ ਵਿੱਚ ਪ੍ਰਵੇਸ਼ ਹੋਏ ਹਨ ਚਾਚੋ ਅੰਨ ਜਾਏ ਤੇ ਪਾਹੀ ਉਸ ਪਠਾਨ ਦੇ ਕੋਲੋਂ ਜਾ ਕੇ ਅੰਨ ਦੀ ਮੰਗ ਕੀਤੀ ਵੀ ਆਟਾ ਦਾਲ ਦੇ ਅਸੀਂ ਭੋਜਨ ਬਣਾ ਕੇ ਛਕਣਾ ਹੈ ਦਇਓ ਨਾ ਕਛ ਨਹਿ ਬੋਲਹਿ ਬਾਨੀ ਕਹਿੰਦੇ ਨਾ ਉਹ ਪਠਾਨ ਨੇ ਕੋਈ ਅੰਨ ਪਾਣੀ ਦਿੱਤਾ ਨਾ ਉਹ ਮੂੰਹ ਤੋਂ ਕੋਈ ਬਚਨੀ ਬੋਲਦਾ ਹਾਂ ਨਾਮ ਨੀ ਕਹਿੰਦਾ ਤੇ ਛਿਨ ਆਵਾ ਇੱਕ ਮਦ ਪਾਨੀ ਨੈਨੂੰ ਕਹਿੰਦੇ ਇੱਕ ਬਾਹਰੋਂ ਕਹਿੰਦੇ ਪਠਾਨ ਜੀ ਨੇ ਸ਼ਰਾਬ ਪੀਤੀ ਹੈ ਗੁੱਟ ਹੋਇਆ ਤੇ ਆ ਗਿਆ ਹੈ ਮਰਦਾਨੇ ਕੋ ਦੀਨ ਧਕੇਲਾ ਨਿਆ ਸਾਰੋ ਸ਼ਰਾਬੀ ਕਬਾਬੀ ਪਠਾਨ ਨੇ ਮਰਦਾਨੇ ਨੂੰ ਧੱਕਾ ਮਾਰ ਦਿੱਤਾ ਹੈ ਬਹੁ ਬਲ ਸੋ ਧਰਨੀ ਪੁਰ ਮੇਲਾ ਕਹਿੰਦੇ ਬਹੁਤੇ ਬਲ ਨਾਲ ਧੱਕਾ ਜਾ ਮਾਰਿਆ ਮਰਦਾਨੇ ਨੂੰ ਧਰਤੀ ਤੇ ਸਿੱਟ ਦਿੱਤਾ ਵਿਚਾਰੇ ਨੂੰ ਚੋਟ ਲੱਗੀ ਪਾਈ ਤਨ ਪੀਰਾ ਇਸ ਕਰਕੇ ਮਰਦਾਨੇ ਦੇ ਡਿੱਗਣ ਕਰਕੇ ਸੱਟ ਲੱਗ ਗਈ ਹੈ ਤੇ ਬੜੀ ਪੀੜਾ ਤਕਲੀਫ ਪਾਈ ਹੈ ਪੁਰ ਤਜ ਚੱਲੇ ਤੁਰਤ ਪ੍ਰਭ ਤੀਰਾ ਉਸੇ ਵੇਲੇ ਸਾਧੂ ਸੰਤ ਯਮਨਾਬਾਦ ਨੂੰ ਛੱਡ ਤੇ ਜਿੱਥੇ ਗੁਰੂ ਮਹਾਰਾਜ ਬਾਹਰ ਬੈਠੇ ਹੈ ਉਧਰ ਨੂੰ ਚੱਲ ਪਏ ਹਨ ਲਾਲੋ ਕੋ ਬੁਲਾਏ ਨਿਜ ਸਾਥਾ ਮਰਦਾਨਾ ਜੀ ਨੇ ਭਾਈ ਲਾਲੋ ਜੀ ਨੂੰ ਬੁਲਾ ਕੇ ਨਾਲ ਲੈ ਲਿਆ ਹੈ ਆਏ ਜਹ ਬੈਠੇ ਜਗਨਾਥਾ ਜਗਤ ਦੇ ਮਾਲਕ ਜਿੱਥੇ ਬਾਹਰ ਬਾਹਰ ਬੈਠੇ ਉੱਥੇ ਆ ਪਹੁੰਚੇ ਹਨ ਪੁਰਜੇ ਦਾਨੇ ਕੁਛ ਕੁ ਤਿਆਰੀ ਇੱਧਰ ਭਾਈ ਲਾਲੋ ਜੀ ਨੇ ਕੁਛ ਪੁੱਜੇ ਜੇ ਛੋਲਿਆਂ ਦੇ ਦਾਣੇ ਜੇ ਤਿਆਰ ਕੀਤੇ ਹੋਏ ਪਏ ਸਨ ਲੈ ਸੋ ਲਾਲੋ ਧਰੇ ਅਗਾਰੀ ਹੋਏ ਘਰ ਦੇ ਵਿੱਚੋਂ ਛੋਲੇ ਜੇ ਪੁੱਜੇ ਹੋਏ ਲੈ ਕੇ ਤੇ ਮਹਾਰਾਜ ਦੇ ਅੱਗੇ ਲੱਗ ਦਿੱਤੇ ਹਨ ਪਾਇਨ ਪਾਸ ਉਪਾਇਨ ਕਰਕੇ ਮਹਾਰਾਜ ਦੇ ਚਰਨਾਂ ਦੇ ਕੋਲ ਜਿਹੜੀ ਭੇਟਾ ਥੋੜੀ ਬਹੁਤੀ ਰੱਖ ਕੇ ਕਹਿਓ ਜੋਰ ਕਰ ਸਿਰ ਧਰ ਧਰ ਕੇ ਧਰਤੀ ਉੱਪਰ ਸੀਸ ਰੱਖ ਕੇ ਹੱਥ ਜੋੜ ਕੇ ਕਿਹਾ ਹੈ ਕਹਿਣ ਲੱਗਾ ਬੀਤਿਓ ਚਿਰ ਕਾਲਾ ਲਾਲੋ ਕਹਿਣ ਲੱਗਿਆ ਮਹਾਰਾਜ ਆਪ ਨੂੰ ਇੱਥੇ ਮੇਰੇ ਘਰੇ ਆਇਆ ਬਹੁਤ ਸਮਾਂ ਲੰਘ ਗਿਆ ਹੋਇਆ ਰਾਵਰ ਦਰਸ਼ਨ ਦੀਨ ਦਯਾਲਾ ਤਾਂ ਮਹਾਰਾਜ ਗਰੀਬ ਤੇ ਦਿਆਲਤਾ ਕਰਨ ਵਾਲੇ ਅੱਜ ਫਿਰ ਦਰਸ਼ਨ ਬਖਸ਼ਿਆ ਹੈ ਕੁਸ਼ਲ ਪ੍ਰਸ਼ਨ ਕਰਕੇ ਸੰਗ ਤਾਹੀ ਬਾਲਾ ਜੀ ਕਹਿੰਦੇ ਉਹ ਭਾਈ ਲਾਲੋ ਦੇ ਨਾਲ ਸੁਖ ਸਾਂਦ ਰਾਜੀ ਖੁਸ਼ੀ ਪੁੱਛ ਕੇ ਸਤਿਗੁਰੂ ਨੇ ਬੈਠਾਰਿਓ ਪ੍ਰਭ ਆਪਨ ਪਾਹੀ ਭਾਈ ਲਾਲੋ ਜੀ ਨੂੰ ਆਪਣੇ ਬਿਲਕੁਲ ਨੇੜੇ ਕਰਕੇ ਬਿਠਾ ਲਿਆ ਹੈ ਬਹਰੋ ਦੋ ਸੰਤ ਸੋ ਪੁੱਛੇ ਇਸ ਤੋਂ ਬਾਅਦ ਕਹਿੰਦੇ ਦੋ ਜਿਹੜੇ ਸੰਤ ਜਿਨ੍ਹਾਂ ਨੂੰ ਰਸ ਪਾਣੀ ਲਈ ਮਿਲਣ ਪੁੱਜਿਆ ਸੀ ਉਹਨਾਂ ਨੂੰ ਮਹਾਰਾਜ ਨੇ ਪੁੱਛਿਆ ਹੈ ਕਿਸ ਵਿਧ ਹਟ ਆਏ ਤੁਮ ਛੂਛੇ, ਤੁਸੀਂ ਰਸ ਪਾਣੀ ਲੈਣ ਵਾਸਤੇ ਗਏ ਸੀ ਕਿਸ ਤਰ੍ਹਾਂ ਵੀ ਖਾਲੀ ਹੱਥੀਂ ਮੁੜੇ ਆਏ ਤੁਸੀਂ? ਸੁਣ ਤਾਂ ਫਕੀਰਾਂ ਸਰਬ ਬਤਾਈ, ਗੁਰੂ ਮਹਾਰਾਜ ਤੇ ਸੁਣ ਕੇ ਉਹ ਦੋਵੇਂ ਫਕੀਰਾਂ ਨੇ ਸਾਰੀ ਗੱਲਬਾਤ ਖੋਲ ਕੇ ਸੁਣਾ ਦਿੱਤੀ। ਮਰਦਾਨੇ ਕੀ ਚੋਟ ਦਿਖਾਈ, ਰਸ ਪਾਣੀ ਕਿਹਨੇ ਦੇਣਾ ਹੈ? ਜਿਸ ਪਠਾਨ ਦੇ ਘਰ ਦੇ ਅੱਗੇ ਖੜੋਤੇ ਸੀ ਮੰਗ ਕਰੇ ਨਹਾ ਨਾ ਕਹੀ, ਬਾਹਰੋਂ ਇੱਕ ਸ਼ਰਾਬੀ ਕਬਾਬੀ ਜਿਹਾ ਪਠਾਨ ਆ ਗਿਆ, ਉਹਨੇ ਮਰਦਾਨੇ ਦੇ ਮਹਾਰਾਜ ਤਕੜਾ ਬਲ ਨਾਲ ਪੱਕਾ ਮਾਰਿਆ ਤੇ ਮਹਾਰਾਜ ਦੇਖੋ ਮਰਦਾਨੇ ਦੇ ਬੜੀ ਤਕੜੀ ਸੱਟ ਲੱਗੀ ਹੋਈ ਹੈ। ਪਾਮਰ ਪੁਰਖ ਰਹਿ ਪੁਰ ਮਾਹੀ, ਗੁਰੂ ਨਾਨਕ ਸਾਹਿਬ ਮਹਾਰਾਜ ਇਮਨਾਬਾਦ ਦੇ ਵਿੱਚ ਤਾਂ ਬੜੇ ਨੀਚ ਪੁਰਸ਼ ਭੱਦਰ ਪੁਰਸ਼ ਰਹਿੰਦੇ ਹਨ, ਹਰ ਸੰਤਨ ਜਹ ਆਦਰ ਨਾਹੀ, ਵਾਹਿਗੁਰੂ ਦੇ ਸਾਧੂਆਂ ਸੰਤਾਂ ਦਾ ਕੋਈ ਆਦਰ ਸਤਿਕਾਰ ਨਹੀਂ ਹੈ। ਸੇਵਾ ਕਰਨੀ ਰਹੀ ਸੋ ਰੀਤੀ, ਜਿਹੜੀ ਕੋਈ ਸੇਵਾ ਕਰਨ ਵਾਲੀ ਰੀਤੀ ਉਹ ਤਾਂ ਕਿਤੇ ਆਸੇ ਪਾਸੇ ਰਹਿ ਗਈ। ਬੇਮੁਖ ਦੀਏ ਦੁੱਖ ਕੀਏ ਬੇਪਰੀਤੀ, ਇਹ ਤਾਂ ਬੇਮੁਖ ਲੋਕਾਂ ਨੇ ਕਹਿੰਦੇ ਬੜਾ ਮਹਾਰਾਜ ਮਰਦਾਨੇ ਨੂੰ ਧੱਕਾ ਮਾਰ ਕੇ ਦੁੱਖ ਹੀ ਦਿੱਤਾ, ਉਲਟੀ ਰੀਤੀ ਕੀਤੀ, ਉਲਟੀ ਗੱਲ ਕੀਤੀ ਵੀ ਨਹੀਂ ਦੇਣਾ ਨਾ ਦਿੰਦੇ, ਧੱਕਾ ਤਾਂ ਨੀ ਮਾਰਨਾ ਸੀ ਇਸ ਨੂੰ। ਸੰਤ ਅਵਗਿਆ ਸੰਤਨ ਕੇਰੀ, ਸਾਧੂਆਂ ਸੰਤਾਂ ਦਾ ਨਿਰਾਦਰ ਕੀਤਾ, ਇਹਨਾਂ ਨੇ ਦਿੱਤਾ ਲਿਆ ਨੀ ਕੁਛ, ਸਾਧੂਆਂ ਦੀ ਨਰਾਤੀ ਸੁਣ ਕੇ ਰਿਸ ਉਪਜੀ ਮਨ ਮਾਹੇ ਕਨੇਰੀ, ਨਾਨਕ ਸਾਹਿਬ ਜੀ ਦੇ ਮਨ ਦੇ ਵਿੱਚ ਕਾਫੀ ਜਿਹੜੀ ਨਰਾਜੀ ਪੈਦਾ ਹੋ ਗਈ ਹੈ। ਤੇ ਛਿਨ ਲਾਲੋ ਸਨਮੁਖ ਬੈਸਾ, ਉਸ ਵੇਲੇ ਭਾਈ ਲਾਲੋ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਸਾਹਮਣੇ ਬੈਠਾ ਹੋਇਆ ਸੀ। ਤੇ ਸੋ ਕਹਿਓ ਸ਼ਬਦ ਮੁਖ ਐਸਾ, ਉਸਦੇ ਸਾਥ ਸੰਬੋਧਨ ਕਰਦਿਆਂ ਇਸ ਤਰ੍ਹਾਂ ਮੁਖ ਤੋਂ ਸ਼ਬਦ ਕਿਹਾ, ਜਿਹਤੇ ਦੁਸ਼ਟ ਪਠਾਨ ਕੁਚਾਲੇ, ਇਹ ਸ਼ਬਦ ਕਰਕੇ ਲਫਜਾਂ ਕਰਕੇ ਜਿਹੜੇ ਦੁਸ਼ਟ ਪਠਾਨ ਭੈੜੇ ਪਾਸੇ ਚੱਲਣ ਵਾਲੇ ਖੋਟੀ ਚਾਲੇ ਚੱਲਣ ਵਾਲੇ ਮਰੇ ਪਾਏ ਕੇ ਕਸ਼ਟ ਵਿਸਾਲੇ, ਭਾਰੀ ਦੁੱਖ ਪਾ ਕੇ ਕਹਿੰਦੇ ਮਰਨ, ਤਿਨਕੀ ਸਫਾ ਉਠਾਵਨ ਹੇਤੂ, ਉਹਨਾਂ ਦੀ ਜਿਹੜੀ ਕੋਈ ਹਕੂਮਤ ਜੀ ਸੀ ਨਾ ਉਹਨੂੰ ਕਹਿੰਦੇ ਹਕੂਮਤ ਨੂੰ ਉਠਾਉਣ ਵਾਸਤੇ, ਹਕੂਮਤ ਨੂੰ ਖਤਮ ਕਰਨ ਵਾਸਤੇ। ਭੋਲੇ ਬਚ ਬੇਦੀ ਕੁਲ ਕੇਤੂ, ਜੋ ਬੇਦੀਆਂ ਦੇ ਕੁਲ ਦੇ ਤੁਝਾਰੂ ਗੁਰੂ ਨਾਨਕ ਸਾਹਿਬ ਜੀ ਉਹ ਭਾਈ ਲਾਲੋ ਜੀ ਨੂੰ ਸੰਬੋਧਨ ਕਰਦੇ ਬਾਣੀ ਰੂਪ ਵਿੱਚ ਬਚਨ ਬੋਲੇ, ਤਿਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਦੇਵੀ ਜਿਸ ਤਰ੍ਹਾਂ ਦੀ ਵਾਹਿਗੁਰੂ ਦੇ ਹੁਕਮ ਰੂਪ ਬਾਣੀ ਸਾਨੂੰ ਆ ਰਹੀ ਇਸ ਵੇਲੇ ਤੈਸੜੇ ਵਿੱਚ, ਤੈਸੜਾ ਕਰੀ ਗਿਆਨ ਵੇ ਲਾਲੋ, ਉਸ ਤਰ੍ਹਾਂ ਦਾ ਤੈਨੂੰ ਵੀ ਅਸੀਂ ਗਿਆਨ ਕੀ ਜਨਾਉਣਾ ਕਰ ਰਹੇ, ਸਮਝਾਉਣਾ ਕਰ ਰਹੇ ਵੀ ਭਾਈ ਲਾਲੋ ਜੀ, ਪਾਪ ਕੀ ਜੰਝ ਲੈ ਕਾਬਲਾ ਹਤਾਇਆ, ਇਮਨਾਬਾਦ ਦੇ ਪਠਾਣ ਇਹਨਾਂ ਨੇ ਜਿਹੜੇ ਪਾਪ ਕੀਤੇ ਉਹਨਾਂ ਨੇ ਕਾਬਲ ਵੀ ਜਾ ਕੇ ਮੁਗਲਾਂ ਦਾ ਸਰੀਰ ਧਾਰਨ ਕਰ ਰਿਹਾ ਹੈ। ਜਿਹੜਾ ਬਾਬਰ ਹੈ ਉਹ ਕਹਿੰਦੇ ਮੁਗਲ ਰੂਪ ਜਿਹੜੇ ਹਨ ਇਹਨਾਂ ਦੀ ਜੰਝ ਲੈ ਕੇ ਆਪ ਲਾੜਾ ਬਣ ਕੇ ਕਾਬਲ ਤੋਂ ਧਾਵਾ ਕਰਕੇ ਆ ਰਿਹਾ ਹੈ। ਚੋਰੀ ਮੰਗਾ ਦਾਨ ਵੇ ਲਾਲੋ, ਹੇ ਭਾਈ ਲਾਲੋ ਜੀ, ਇੱਥੇ ਏਮਨਾਬਾਦਾਂ ਦੀਆਂ ਜਿਹੜੀਆਂ ਚੋਰੀ ਕੀ ਇਸਤਰੀਆਂ ਇਹਨਾਂ ਨੂੰ ਖੋਣ ਰੂਪ ਲੁੱਟਣ ਰੂਪ ਕਹਿੰਦੇ ਡੰਨ ਮੰਗੇਗਾ, ਜੋਰੀ ਜਬਰਦਸਤੀ ਕਰਨ ਜ਼ੁਲਮ ਕਰਨ ਰੂਪ ਇਹ ਡੰਨ ਮੰਗੇਗਾ, ਦਾਨ ਮੰਗੇਗਾ। ਸਰਮ ਧਰਮ ਦੋਏ ਛਪ ਖਲੋਏ, ਇੱਥੇ ਹੁਣ ਕਹਿੰਦੇ ਜਿਹੜੇ ਇਮਨਾਬਾਦ ਵਿੱਚ ਕੋਈ ਕਿਸੇ ਦੀ ਸ਼ਰਮ ਕਰਨੀ ਹਿਆ ਕਰਨਾ ਕੋਈ ਧਰਮ, ਇਹ ਦੋਵੇਂ ਕਹਿੰਦੇ ਲੋਕੇ ਖੜ ਗਏ ਆਪਾਂ, ਕੋਈ ਸ਼ਰਮ ਸ਼ਰਮ ਨਹੀਂ ਰਹੀ, ਕੋਈ ਧਰਮ ਨਹੀਂ ਰਿਹਾ ਹੈ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਭਾਈ ਲਾਲੋ ਇੱਥੇ ਤਾਂ ਹੁਣ ਝੂਠ ਹੀ ਪ੍ਰਧਾਨ ਹੋਇਆ ਕਰੇਗਾ, ਭਾਵ ਝੂਠ ਬਿਲਣ ਵਾਲੇ ਹੀ ਮੁਖੀ ਹੋਏ ਫਿਰਨਗੇ। ਕਾਜੀਆ ਬਾਹਮਣਾ ਕੀ ਗੱਲ ਥੱਕੀ, ਜਿਹੜੇ ਕੋਈ ਕਾਜੀ ਫਤਵੇ ਲਾਉਂਦੇ ਹੈ ਨਿਕਾਹ ਨਕੂਜੇ ਕਰਦੇ ਬ੍ਰਾਹਮਣ ਲੋਕ, ਜਿਹੜਾ ਕੋਈ ਕਿਸੇ ਨੂੰ ਵਿਆਹ ਸ਼ਾਦੀ ਦੀ ਰਸਮ ਪੂਰੀ ਕਰਦੇ, ਇਹਨਾਂ ਦੀ ਜਿਹੜੀ ਕੋਈ ਗੱਲਬਾਤ ਪੁੱਛ ਪੜਤਾਲ ਹੈ, ਕਹਿੰਦੇ ਥੱਕ ਗਈ ਰਹਿ ਗਈ, ਇਹਨਾਂ ਨੂੰ ਨੀ ਕੋਈ ਪੁੱਛੇ ਦੱਸੇਗਾ। ਭਗਤ ਪੜੈ ਸ਼ੈਤਾਨ ਵਿਲਾਲੋ, ਜਿਹੜਾ ਸ਼ੈਤਾਨ ਹੈ ਕਾਮ ਹੈ ਇਹੀ ਫੇਰਦਾ, ਕਹਿੰਦੇ ਹੁਣ ਨਿਕਾਹ ਫੜੇਗਾ। ਬਸ ਸਾਰੇ ਜਿਹੜੇ ਮੁਗਲਾ ਕਾਮੀ ਬਣ ਕੇ ਬਸ ਮੱਲੋ ਮੱਲੀ ਜਿਹੜੀਆਂ ਮੁਸਲਮਾਨੀਆਂ ਜੀਆਂ ਪਠਾਣੀਆਂ ਜੀਆਂ ਫੜ ਲੈਣੇ, ਇਹਨਾਂ ਨਾਲ ਇਹੀ ਨਿਕਾਹ ਪੜਨਗੇ, ਇਹਨਾਂ ਨਾਲ ਜ਼ਬਰਦਸਤੀ ਕਰਨਗੇ। ਮੁਸਲਮਾਨੀਆਂ ਪੜ ਹੈ ਕਿਤੇਬਾ, ਜਿਹੜੀਆਂ ਪਠਾਣਾਂ ਦੀਆਂ ਮੁਸਲਮਾਨੀਆਂ ਭਾਵੇਂ ਕਿਤੇਬਾਂ ਨੂੰ ਪੜ੍ਹਦੀਆਂ ਪਰ ਖੁਦਾ ਦਾ ਨਾਮ ਨਹੀਂ ਇਹ ਯਾਦ ਕਰਦੀਆਂ ਸਿਮਰਦੀਆਂ ਹਨ। ਕਸ਼ਟ ਮਹਿ ਕਰ ਹੈ ਖੁਦਾਏ ਵਿਲਾਲੋ, ਇਹਨਾਂ ਨੂੰ ਕਹਿੰਦੇ ਦੁੱਖ ਹੋਇਆ ਨਾ ਪਠਾਣੀਆਂ ਮੁਸਲੀਆਂ ਨੂੰ, ਇਸ ਕਰਕੇ ਕਹਿੰਦੇ ਹੇ ਖੁਦਾ ਹੇ ਖੁਦਾ ਇਹ ਕਿਆ ਹੋ ਗਿਆ ਹੈ, ਇਸ ਤਰ੍ਹਾਂ ਹੇ ਖੁਦਾ ਆਖਣਗੇ ਹੇ ਭਾਈ ਲਾਲੋ। ਜਾਤ ਸਨਾਤੀ ਹੋਰ ਹਿੰਦ ਵਾਣੀ, ਇੱਥੇ ਕਹਿੰਦੇ ਉਹਨਾਂ ਵਿੱਚ ਬਾਅਦ ਵਿੱਚ ਨੀਚ ਜਾਤੀ ਦੀਆਂ ਰਹਿੰਦੀਆਂ, ਹੋਰ ਜਿਹੜੀਆਂ ਹਿੰਦ ਵਾਣੀਆਂ ਹਿੰਦਨੀਆਂ ਰਹਿੰਦੀਆਂ ਹਨ। ਇਹ ਵੀ ਲੇਖਾ ਲਾਏ ਲਾਲੋ, ਇਹ ਵੀ ਇਸੇ ਲੇਖੇ ਵਿੱਚ ਲਾਈਆਂ ਜਾਣਗੀਆਂ, ਇਹਨਾਂ ਨਾਲ ਵੀ ਜ਼ਬਰਦਸਤੀ ਹੋਏਗੀ। ਇਹਨਾਂ ਨੂੰ ਜ਼ਬਰਦਸਤੀ ਕਹਿੰਦੇ ਬਲਾਤਕਾਰ ਕੀਤਾ ਜਾਏਗਾ। ਖੂਨ ਕਸੋਲੇ ਗਾਵੀ ਐ ਨਾਨਕ, ਇਸ ਤਰ੍ਹਾਂ ਮਹਾਰਾਜ ਕਹਿੰਦੇ ਹੇ ਭਾਈ ਲਾਲੋ, ਇੱਥੇ ਹੁਣ ਕਹਿੰਦੇ ਜਿਹੜਾ ਖੂਨ ਆ ਜੰਗ ਯੁੱਧ ਹੈ, ਮਾਰ ਲੋ ਮਾਰ ਲੋ ਕਹਿਣਾ, ਇਹੀ ਕਹਿੰਦੇ ਸੋਹਲੇ ਗੀਤ ਗਾਏ ਜਾਣਗੇ। ਰਤਕਾ ਕੁੰਗੂ ਪਾਏ ਵੇ ਲਾਲੋ, ਜਿਹੜੇ ਉਹ ਸਿਰ ਵਿੱਚ ਕੇਸਰ ਦੀ ਕਟੋਰੀ ਜੀ ਪਾਉਂਦੇ ਹੁੰਦੇ ਆ ਲਾੜੇ ਦੇ, ਕਹਿੰਦੇ ਉਹ ਇਹਦੇ ਖੂਨ ਦਾ ਹੀ ਕੇਸਰ, ਇੱਥੇ ਕਹਿੰਦੇ ਉਹ ਖੂਨ ਦਾ ਲਹੂ ਦੇ ਜਿਹੜਾ ਕੇਸਰ ਉਹ ਸਿਰ ਵਿੱਚ ਪਾਇਆ, ਹਰ ਪਾਸੇ ਲਹੂ ਲੁਹਾਨ ਹੀ ਹੋਏ ਦਿਸਣਗੇ। ਚੌਪਈ ਇਸ ਕੋ ਕਰ ਹੋ ਅਰਥ ਬਖਾਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਇਹ ਗੁਰੂ ਨਾਨਕ ਸਾਹਿਬ ਜੀ ਨੇ ਮੁੱਖੋਂ ਭਾਈ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਸ਼ਬਦ ਉਚਾਰਨ ਕੀਤਾ ਹੈ, ਮੈਂ ਇਹਦੇ ਅਰਥ ਵੀ ਕੁਝ ਕਹਿਣਾ ਕਰਦਾ। ਸੁਣੀਏ ਸਰੋਤਾ ਦੇ ਕਰ ਕਾਨ, ਸੰਤੋਖ ਸਿੰਘ ਜੀ ਕਹਿੰਦੇ ਵੀ ਸੋਚਿਓ ਕੰਨ ਦੇ ਕੇ ਧਿਆਨ ਦੇ ਕੇ ਸੁਣ ਲਈਏ ਅਰਥ। ਲਾਲੋ ਸੋ ਗੁਰ ਗਿਰਾ ਅਲਾਏ, ਭਾਈ ਲਾਲੋ ਜੀ ਦੇ ਸਾਧ ਗੁਰੂ ਮਹਾਰਾ ਬਚਨ ਬਾਣੀ ਕਹਿੰਦੇ ਐਸੇ ਨਹਿ ਮਨ ਮਹਿ ਤੂੰ ਲਿਆਏ, ਭਾਈ ਲਾਲੋ ਤੂੰ ਮੰਦੇ ਚ ਇਸ ਤਰ੍ਹਾਂ ਦਾ ਖਿਆਲ ਨਾ ਕਿਤੇ ਸ਼ਰਾਪ ਦੇਤ ਰੋਸ ਮਨ ਕੀਨ, ਮਹਾਰਾਜ ਨੇ ਮਨ ਵਿੱਚ ਗੁੱਸਾ ਲਿਆ ਕਰਕੇ ਉਹਨਾਂ ਬਾਅਦ ਦੇ ਪਠਾਣਾ ਨੂੰ ਸ਼ਰਾਪ ਦੇ ਦਿੱਤਾ। ਸਾਹਿਬ ਕੀ ਆਇਸ ਹੀ ਚੀਨ, ਅਸੀਂ ਕੋਈ ਗੁੱਸੇ ਹੋ ਕੇ ਨੀ ਸ਼ਰਾਪ ਦਿੱਤਾ, ਇਹ ਤਾਂ ਮਾਲਕ ਜਿਹੜਾ ਹੈ ਉਹਦੀ ਇਸੇ ਤਰ੍ਹਾਂ ਜਿਹੜੀ ਆਗਿਆ ਹੈ ਤੂੰ ਜਾਣ ਲੈ ਸਮਝ ਲੈ। ਜੋ ਵਾਹਿਗੁਰੂ ਕਰਤਰ ਜਾਈ, ਜਿਵੇਂ ਵਾਹਿਗੁਰੂ ਸਾਨੂੰ ਕਹਿੰਦੇ ਆਗਿਆ ਕਰਦਾ ਤੈਸੇ ਹੀ ਮੈਂ ਕਹਿਤ ਬਣਾਈ, ਭਾਈ ਲਾਲੋ ਇਸੇ ਤਰ੍ਹਾਂ ਬਣਾ ਸਵਾਰ ਕੇ ਮੈਂ ਤੈਨੂੰ ਕਹਿ ਰਿਹਾ, ਵਾਹਿਗੁਰੂ ਦੀ ਹੁਕਮ ਵਾਹਿਗੁਰੂ ਦੀ ਆਗਿਆ ਹੀ ਦੱਸ ਰਿਹਾ। ਲੋਕਨ ਇਹਾ ਪਾਪ ਜੋ ਕੀ ਨੰ, ਇਹ ਜਿਹੜੇ ਏਮਨਾਬਾਦ ਦੇ ਪਠਾਣ ਲੋਕ ਇਹਨਾਂ ਨੇ ਜਿਹੜਾ ਗਰੀਬਾਂ ਨੂੰ ਕਹਿੰਦੇ ਖੋਇਆ ਕੰਜਿਆ ਕੁੱਟਿਆ ਮਾਰਿਆ ਹੈ ਲੁੱਟਿਆ, ਇਹ ਜਿਹੜੇ ਪਾਪ ਕੀਤੇ ਹੈ, ਸੋ ਕਾਬਲ ਮੈਂ ਤਨ ਧਰ ਲੀਨ, ਉਹਨਾਂ ਪਾਪਾਂ ਨੇ ਕਹਿੰਦੇ ਕਾਬਲ ਸ਼ਹਿਰ ਵਿੱਚ ਜਾ ਕੇ ਮੁਸਲਮਾਨ ਮੁਗਲਾਂ ਦਾ ਜਿਹੜਾ ਸਰੀਰ ਧਾਰਨ ਕਰ ਲਿਆ, ਮੁਗਲ ਬਣ ਗਏ। ਅਗ ਕੋ ਫਲ ਦੁੱਖ ਦੇ ਹਨੇਰਾ, ਇਸ ਕਰਕੇ ਜਿਹੜਾ ਪਾਪਾਂ ਦਾ ਫਲ ਹੈ ਨਾ ਕਹਿੰਦੇ ਉਹ ਹੁਣ ਬੜਾ ਭਾਰੀ ਦੁੱਖ ਦੇਣਗੇ, ਇਹ ਫਲ ਦੇਣਗੇ ਉਹ ਪਾਪ। ਦਿਨ ਦੀਨੇ ਨਹਿ ਹੋਏ ਨਿਬੇੜਾ, ਕਹਿੰਦੇ ਦੁੱਖ ਰੂਪ ਦੇਣ ਤੋਂ ਇਹਨਾਂ ਦਾ ਹੁਣ ਨਿਬੇੜਾ ਨਹੀਂ ਹੋਣਾ, ਫੈਸਲਾ ਨਹੀਂ ਹੋਣਾ, ਖਾਤਮਾ ਨਹੀਂ ਹੋ ਸਕਣਾ ਹੈ। ਦੋਹਰਾ ਮੁਗਲ ਰੂਪ ਧਰ ਆਵਈ, ਇਸ ਕਰਕੇ ਵੀ ਭਾਈ ਲਾਲੋ ਜਿਹੜੇ ਮੁਗਲ ਹੈ ਨਾ ਉਹ ਜਿਹੜੇ ਪਾਪ ਹੈ ਮੁਗਲਾਂ ਦਾ ਰੂਪ ਧਾਰਨ ਕਰਕੇ ਇੱਥੇ ਆਉਣ ਕੋਈ ਕਾਬਲ ਤੋਂ ਚੱਲੇ। ਮੰਗ ਹੈ ਬਲ ਸੋ ਦਾਨ, ਜਿਹੜੇ ਮੁਗਲ ਹੈ ਕਹਿੰਦੇ ਪਾਪ ਹੀ ਹੈ, ਆਪਣੇ ਬਲ ਦੇ ਨਾਲ ਇਹਨਾਂ ਤੋਂ ਪਠਾਣਾ ਤੋਂ ਦਾਨ ਮੰਗਣਗੇ। ਸ਼ਰਮ ਧਰਮ ਕਲ ਕਾਲ ਮਹਿ, ਇਸ ਕਰਕੇ ਕਲਯੁਗ ਦੇ ਸਮੇਂ ਵਿੱਚ ਕਿਸੇ ਦੀ ਸ਼ਰਮ ਸ਼ੁਰਮ ਜੀ ਕਰਨੀ ਕੋਈ ਧਰਮ ਦੀ ਰੀਤੀ ਵਿੱਚ ਰਹਿਣਾ। ਭਈ ਸਰਬ ਕੀ ਹਾਨ, ਸਭ ਤਰ੍ਹਾਂ ਦੀ ਖਾਨੀ ਹੋ ਗਈ, ਸਭ ਖਤਮ ਹੋ ਗਏ, ਸ਼ਰਮ ਸ਼ਰਮ ਹਿਆ, ਕੋਈ ਨੀ ਕੋਈ ਧਰਮ ਧੁਰਮ ਨਹੀਂ ਰਹੇ, ਸੂਲ ਨੀ ਕੂ ਰਹੂਗਾ ਹੁਣ ਇੱਥੇ। ਚੌਪਈ ਮੰਤਰੀ ਫਿਰ ਹੈ ਕੂਰ ਅਬ ਹੋਈ, ਜਿਹੜੇ ਬੜੇ ਕਹਿੰਦੇ ਵਜ਼ੀਰ ਲੋਕ ਹੈ ਨਾ ਇਹ ਪਠਾਣਾ ਦੇ, ਓਏ ਸਭ ਪਾਸੇ ਝੂਠ ਹੀ ਝੂਠ ਬੋਲਦੇ ਫਿਰਦੇ ਅਤੇ ਫਿਰਨਗੇ। ਪੁਨ ਕਾਜੀ ਦੇ ਜਬਰ ਹੈ ਜੋਈ, ਜਿਹੜੇ ਇਮਨਾਬਾਦ ਦੇ ਕਾਜੀ ਲੋਕ ਹੈ ਤੇ ਬ੍ਰਾਹਮਣ ਲੋਕ ਹੈਗੇ, ਤਿੰਨ ਕੋ ਕਹਿਓ ਨਾ ਮਾਨੈ ਕੋਈ, ਨਾ ਕਾਜੀਆਂ ਦਾ ਨਾ ਕਹਿੰਦੇ ਇਸੇ ਤਰ੍ਹਾਂ ਬ੍ਰਾਹਮਣਾਂ ਦਾ ਕੋਈ ਕਿਹਾ ਹੋਇਆ ਨਹੀਂ ਮੰਨੇਗਾ ਮੁਗਲ। ਕਰ ਹੈ ਨਿਕਾਹ ਸ਼ੈਤਾਨੀ ਸੋਈ, ਉਹ ਜਿਹੜਾ ਕਹਿੰਦੇ ਆ ਸ਼ੈਤਾਨ ਹੈ ਨਾ ਕਾਮ ਹੈ, ਉਹੀ ਕਹਿੰਦੇ ਨਿਕਾਹ ਕਰੇਗਾ, ਜਿਹੜਾ ਕਾਮ ਹੈ ਉਹਦੇ ਕਰਕੇ ਸਾਰਿਆਂ ਨਾਲ ਜ਼ਬਰਦਸਤੀ ਹੋਏਗੀ, ਬਲਾਤਕਾਰ ਇੱਥੇ ਹੋਣਗੇ, ਤਿੰਗੋ ਜੋਰੀ ਹੋਏਗੀ। ਅੰਗਨਾ ਸੁੰਦਰ ਦੇਖ ਲੁਭਾਈ, ਇਸੇ ਤਰ੍ਹਾਂ ਜਿਹੜੇ ਮੁਗਲ ਹੈ ਉਹ ਕਹਿੰਦੇ ਸੋਹਣੀਆਂ ਅੰਗਨਾ ਦੇਖ ਕੇ ਲਵਾਏਮਾਨ ਹੋ ਜਾਣਗੇ। ਬਲ ਸੋ ਭੋਗਹਿ ਲੇਹ ਮੰਗਾਈ, ਇਹਨਾਂ ਨੂੰ ਕਹਿੰਦੇ ਬਲ ਨਾਲ ਮੰਗਾ ਕੇ ਤੇ ਫਿਰ ਮੱਲੋ ਮੱਲੀ ਜਸਤੀ ਇਹਨਾਂ ਨਾਲ ਸੰਬੰਧ ਕਰ ਲੈਣਗੇ। ਪੜੇ ਕਦੇਬਾ ਮੁਸਲਮਾਨੀ, ਜਿਹੜੀਆਂ ਕਹਿੰਦੇ ਪਠਾਣਾ ਦੀਆਂ ਮੁਸਲਮਾਨਣੀਆਂ ਘਰ ਵਾਲੀਆਂ ਪਠਾਣੀਆਂ ਕਿਤੇ ਬਾਦ ਕੁਣ ਪੜਦੀਆਂ ਖੁਦਾ ਨੂੰ ਯਾਦ ਨੀ ਨਾ ਕਰਦੀਆਂ। ਕਹੇ ਖੁਦਾਏ ਸਰਬ ਮਹ ਜਾਨੀ, ਕਹਿੰਦੀਆਂ ਖੁਦਾ ਸਾਰਿਆਂ ਵਿੱਚ ਹੀ ਜਾਣਿਆ ਜਾਂਦਾ, ਪਰ ਕਹਿੰਦੀਆਂ ਸਿਮਰਦੀਆਂ ਨੀ ਖੁਦਾ ਨੂੰ। ਇਹ ਦੇਤ ਗਰੀਬਨ ਕੋ ਦੁੱਖ ਭਾਰੀ, ਇਹਨਾਂ ਦੇ ਘਰਾਂ ਵਾਲੇ ਤੇ ਇਹ ਵੀ ਕਹਿੰਦੇ ਗਰੀਬ ਲੋਕਾਂ ਨੂੰ ਭਾਰੀ ਦੁੱਖ ਦੇ ਰਹੇ। ਤੇ ਕੋ ਫਲ ਹੋਏ ਕਸ਼ਟ ਅਪਾਰੀ, ਇਹ ਭਾਈ ਬਾਲੋ ਇਹ ਭਾਈ ਲਾਲੋ ਇਹਨਾਂ ਕਰਕੇ ਇਹਨਾਂ ਨੂੰ ਕਹਿੰਦੇ ਭਾਰੀ ਬੇਨਤੀ, ਜਿਹੜਾ ਦੁੱਖ ਰੂਪੀ ਫਲ ਹੁਣ ਪ੍ਰਾਪਤ ਹੋਏਗਾ, ਬਹੁਤ ਪਠਾਣੀਆਂ ਪਠਾਣੇ ਦੁਖੀ ਹੋਣਗੇ। ਜਬ ਹੈ ਗਰੀਬਾਂ ਕੋ ਦੁੱਖ ਭਾਰੀ, ਜੀ ਜਬ ਹੈ ਮਾਰ ਪਰ ਹੈ ਤਿੰਨ ਤਾਈ, ਜਦੋਂ ਕਹਿੰਦੇ ਪਠਾਣਾ ਅਤੇ ਪਠਾਣੀਆਂ ਦੇ ਉੱਪਰ ਮੁਗਲਾਂ ਰਾਹੀਂ ਆ ਕੇ ਬੜੀ ਤਕੜੀ ਮਾਰ ਪਈ। ਹੇ ਖੁਦਾਏ ਕਿਆ ਕਰ ਹੈ ਅਲਾਈ, ਹੇ ਖੁਦਾਏ ਕੀ ਤੂੰ ਕਰ ਰਿਹਾ, ਇਸ ਤਰ੍ਹਾਂ ਇਹ ਆਖਣਗੇ ਪਠਾਣ ਵੀ ਪਠਾਣੀਆਂ ਵੀ ਬੋਲਣ ਵੀ, ਹੇ ਖੁਦਾਏ ਤੂੰ ਕੀ ਕਰੀ ਕਰਾਈ ਜਾ ਰਹੇ। ਦੋਹਰਾ ਨੀਚ ਜਾਤ ਪੁਨ ਹਿੰਦਣੀ, ਇਸੇ ਤਰ੍ਹਾਂ ਭਾਈ ਲਾਲੋ ਜਿਹੜੀਆਂ ਨੀਚ ਜਾਤ ਦੀਆਂ ਇੱਥੇ ਰਹਿੰਦੀਆਂ ਪੂਰਾ ਜਿਹੜੀਆਂ ਹਿੰਦੂਆਂ ਦੀਆਂ ਹਿੰਦਣੀਆਂ ਰਹਿ ਰਹੀਆਂ ਹੈ। ਜਹ ਮੰਗਵਾਵੇ ਸੋਏ, ਜਿਹੜੇ ਮੁਗਲ ਹੈ ਨਾ ਕਹਿੰਦੇ ਉਹ ਫਿਰ ਫੜ ਫੜ ਕੇ ਆਪਣੇ ਕੋਲ ਮੰਗਾਉਣਗੇ ਕੈਂਪ ਵਿੱਚ। ਗਾਏ ਖੂਨ ਕੇ ਸੋਹਲੇ, ਤੇ ਕਹਿੰਦੇ ਜਿਹੜੇ ਖੂਨ ਸੋਹਲੇ ਉਹ ਖੂਨ ਦੇ ਜੰਗ ਯੁੱਧ ਗਾਏ ਜਾਣਗੇ, ਮਾਰਲੋ ਮਾਰਲੋ ਪਈ ਹੋਵੇਗੀ। ਰਤ ਕਾ ਕੁੰਗੂ ਹੋਏ, ਜਿਹੜਾ ਕਹਿੰਦੇ ਲਹੂ ਆਹੀ ਇੱਥੇ ਕਿਸੇ ਦਾ ਛਿੜਕਾ ਹੋਵੇਗਾ। ਚੌਪਈ ਲਾਲੋ ਬੈਠੋ ਹੋ ਤੋ ਅਗਾਰੀ, ਇਸ ਤਰ੍ਹਾਂ ਦੇ ਬਚਨ ਆਪ ਜੀ ਕਹਿ ਰਹੇ, ਭਾਈ ਲਾਲੋ ਜੀ ਆਪ ਜੀ ਦੇ ਐਨ ਸਾਹਮਣੇ ਬੈਠੇ ਹੋਏ ਸੀ। ਸੁਣ ਬੂਜਨ ਹਿਤ ਗਿਰਾ ਉਚਾਰੀ, ਮਹਾਰਾਜ ਤੋਂ ਸੁਣ ਕੇ ਪੁੱਛਣ ਵਾਸਤੇ ਫਿਰ ਇਸੇ ਬਚਨ ਕਿਹਾ ਭਾਈ ਲਾਲੋ ਜੀ ਨੇ। ਮੁਗਲੇ ਆਵਹਿ ਕਰ ਹੈ ਲੜਾਈ, ਤੁਸੀਂ ਕਿਹਾ ਵੀ ਕਾਬਲ ਦੇ ਮੁਗਲ ਆਉਣਗੇ ਤੇ ਇਮਨਾਬਾਦ ਦੇ ਪਠਾਣਾ ਨਾਲ ਲੜਾਈ ਕਰਨਗੇ, ਜੰਗ ਕਰਨਗੇ। ਜਾ ਕੀ ਬ੍ਰਿਥਾ ਕਹੋ ਜਗ ਰਾਈ, ਜਗਤ ਦੇ ਮਾਲਕ ਇਹਨਾਂ ਸਾਰਿਆਂ ਦੀ ਜਿਹੜੀ ਹਾਲਤ ਹੈ, ਸਾਰਿਆਂ ਦੀ ਪੀੜਾ ਦੱਸੋ ਕਿਵੇਂ ਹੋਊਗੀ। ਕਾਬਲਾ ਰਾਜ ਕਰੇ ਜਗ ਮਾਹੀ, ਜਿਹੜੇ ਉਹ ਮੁਗਲ ਕਾਬਲ ਵਿੱਚੋਂ ਚੱਲ ਕੇ ਆਉਣਗੇ ਕਦੋਂ ਤੱਕ ਭਾਰਤ ਵਿੱਚ ਕਹਿੰਦੇ ਆਪਣਾ ਰਾਜ ਭਾਗ ਕਰਨਗੇ। ਪੁਨ ਧਰਨੀ ਤੇ ਸੋ ਕਬ ਜਾਹੀ, ਜਿਹੜੇ ਮੁਗਲ ਹੈ ਰਾਜ ਭਾਗ ਕਰਨ ਵਾਲੇ ਧਰਤੀ ਤੋਂ ਕਦੇ ਕਦੋਂ ਚਲੇ ਜਾਣਗੇ, ਇਸ ਭਾਰਤ ਦੀ ਧਰਤੀ ਤੋਂ ਕਦੋਂ ਉਹਨਾਂ ਦਾ ਰਾਜ ਭਾਗ ਜਾਏਗਾ। ਖਾਨ ਮਹਾਮਦ ਅੰਦਰ ਹਾਵੇ ਹੈ, ਕਿਉਂਕਿ ਇਸ ਇਮਨਾਬਾਦ ਵਿੱਚ ਜਿਹੜੇ ਪਠਾਨ ਬੜਾ ਉਹਨੇ ਅਕਲ ਵਾਲੇ ਮਾਰਾ ਹੰਕਾਰੀ ਰਹਿ ਰਹੇ। ਕਰੀ ਅਵਗਿਆ ਤਸ ਫਲ ਪਾਵੇ ਹੈ, ਇਹੋ ਜੀ ਮਾਰਾ ਇਹਨਾਂ ਲੋਕਾਂ ਨੇ ਸਾਧੂਆਂ ਸੰਤਾਂ ਦੀ ਭਾਈ ਨਰਾਦਰੀ ਧੱਕੇ ਮਾਰਨ ਕਰਕੇ ਨਰਾਦਰੀ ਕੀਤੀ ਹੈ, ਉਹੀ ਜਾ ਮਾੜਾ ਫਲੇ ਦੁੱਖ ਕਸ਼ਟ ਰੂਪ ਪਾਉਣਗੇ ਹੀ। ਦੋਹਰਾ ਲਾਲੋ ਤੇ ਸੁਣ ਸੁਣ ਮਹਿ, ਭਾਈ ਲਾਲੋ ਜੀ ਤੋਂ ਮਹਾਰਾਜ ਨੇ ਉਸ ਵੇਲੇ ਕੰਨਾਂ ਵੀ ਸੁਣ ਕੇ ਗੁਣ ਭਾਖੇ ਬਚ ਕਰੂਰ। ਉਸ ਵੇਲੇ ਫਿਰ ਮਹਾਰਾਜ ਨੇ ਬੜੇ ਕਰੜੇ ਜਿਹੜੇ ਸ਼ਕਤੀ ਲਹਜ ਕਹੇ ਹਨ ਮਕਤਾਂ, ਕਹਿਤੋ ਜਿਨ ਕੇ ਖਾਨ ਕੀ, ਜਿਨ੍ਹਾਂ ਬਚਨਾਂ ਦੇ ਕਹਿੰਦੇ ਕਹਿੰਦਿਆਂ ਹੋਇਆਂ ਇਹ ਜਿਹੜੇ ਏਮਨਾਬਾਦੀ ਜਿੰਨੇ ਪਠਾਨ ਹਨ, ਦਈ ਸਫਾ ਕਰ ਦੂਰ। ਇਹਨਾਂ ਦੀ ਇੱਥੇ ਏਮਨਾਬਾਦ ਵਿੱਚ ਸਫਾ ਸੀ, ਹਕੂਮਤ ਦੀ ਚੱਲ ਰਹੀ ਸੀ, ਉਹ ਮਹਾਰਾਜ ਨੇ ਸਭ ਦੂਰ ਕਰ ਦਿੱਤੀ ਹੈ, ਸਭ ਹਕੂਮਤ ਕਰ ਖਤਮ ਕਰ ਦਿੱਤੀ। ਇਸ ਤਰ੍ਹਾਂ ਉਹ ਜੋ ਮਹਾਰਾਜ ਨੇ ਮੁੱਖੋਂ ਫਿਰ ਅਗਲੀ ਜਿਹੜੀ ਪੌੜੀ ਉਚਾਰਨ ਕੀਤੀ ਸੀ ਉਹਦੇ ਜਿਹੜੇ ਕੋਈ ਅਰਸ ਹੈ ਉਹ ਵੀ, ਅਤੇ ਉਹ ਪੌੜੀ ਵੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਸਮਾਂ ਇੱਥੇ ਸੂਬਰਾ ਹੈ, ਇੱਥੇ ਸਮਾਪਤੀ ਹੈ ਜੀ। ਲਾਲੋ ਤੇ ਸੁਨ ਸਰੋਨ ਮਹਿ, ਪੁੰਨ ਭਾਖੇ ਬਚ ਕਰੂਰ, ਕਹਿਤੋ ਜਿਨ ਕੇ ਖਾਨ ਕੀ, ਦਈ ਸਫਾ ਕਰ ਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ। ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾ ਰੱਖੋ ਹੀ ਹੈ ਪਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ।